ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਚੌਪਈ ਸੁਨ ਸੁਨ ਸ੍ਰੋਣਨ ਬੈਨਨ ਪਾਦਾ ਨਿਜ ਚਿਤ ਅਹਿਲਖ ਮੰਤਰਨ ਬਾਦਾ ਤਿਉਂ ਤਿਉਂ ਨਮਰ ਹੋਏ ਬਾਰਬਾਨੀ ਬੂਜਨ ਹੇਤ ਵਿਦਹੈ ਸੁਖਦਾਨੀ ਸੁਨ ਸੁਨ ਸ੍ਰੋਣਨ ਬੈਨਨ ਪਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਹੀ ਮਹਾਨ ਸੁੰਦਰ ਦੀਵਾਨ ਸਜ ਰਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਗੁਰਬਾਣੀ ਦਾ ਪਾਠ ਜਾਪ ਅਤੇ ਸੰਗੀਤ ਦੇ ਨਿਯਮਾਂ ਵਿੱਚ ਗੁਰਬਾਣੀ ਦਾ ਕੀਰਤਨ ਹੋਇਆ ਹੈ। ਜਿਹੜੇ ਗੁਰਮਾਈ ਭਾਈ ਦਰਬਾਰ ਸਾਹਿਬ ਦੀਆਂ ਹਾਜ਼ਰੀਆਂ ਭਰ ਰਹੇ ਸਨ, ਜਿੰਨਾ ਕੁ ਸਮਾਂ ਉਹਨਾਂ ਨੇ ਕੀਰਤਨ ਸੁਣਿਆ ਹੈ, ਲਾਹਾ ਲਿਆ ਹੈ, ਕੀਰਤਨ ਤੋਂ ਉਪਰੰਤ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਆਪਾਂ ਪੜ੍ਹ ਸੁਣ ਰਹੇ ਹਾਂ। ਜਿਸ ਤਰ੍ਹਾਂ ਗੋਪਾਲ ਪਾਂਧੇ ਦੇ ਤਾਈਂ ਆਪ ਜੀ ਨੇ ਸੋਹਣਾ ਉਪਦੇਸ਼ ਦਿੱਤਾ, ਉਹ ਪ੍ਰਸੰਗ ਆਪਾਂ ਕੁਝ ਕੁ ਪੜ੍ਹਿਆ, ਬਾਕੀ ਰਹਿੰਦਾ ਅੱਜ ਪੜ੍ਹਨਾ ਹੈ। ਉਪਦੇਸ਼ ਦੇਣ ਦਾ ਜਿਹੜਾ ਬਹਾਨਾ ਹੈ ਉਹ ਪਿਤਾ ਕਾਲੂ ਰਾਹੀਂ ਫੁਰਿਆ, ਕਿਉਂਕਿ ਮਨ ਵਿੱਚ ਇਹਨਾਂ ਦੇ ਖਿਆਲ ਆਇਆ ਕਿ 5-6 ਸਾਲ ਦੇ ਹੋ ਗਏ ਗੁਰੂ ਨਾਨਕ ਸਾਹਿਬ, ਫਿਰ ਇਹਨਾਂ ਨੂੰ ਹੁਣ ਨੇ ਪੜ੍ਹਨੇ ਲਾ ਦੇਈਏ। ਅਗਲੇ ਦਿਨ ਪਾਠਸ਼ਾਲਾ ਵਿੱਚ ਗੋਪਾਲ ਪਾਂਧੇ ਕੋਲ ਲੈ ਗਏ, ਇਸ ਚੌਲਾਂ ਦਾ ਪੜਿਆ ਜਾ ਥਾਲ ਵਿੱਚ ਸਪਾਰੀਆਂ ਜੀ ਰੱਖ ਕੇ ਇਹਦੀ ਭੇਟਾ ਕਰ ਦਿੱਤਾ, ਨਾਲ ਕਹਿ ਦਿੱਤਾ ਵੀ ਇਹ ਮੇਰਾ ਇੱਕੋ ਕੁਛ ਪੁੱਤਰ ਗੁਰੂ ਨਾਨਕ ਸਾਹਿਬ ਹੈ, ਇਹਨੂੰ ਵੀ ਤੂੰ ਆਪਣੇ ਹਿੱਤ ਨਾਲ ਪ੍ਰੇਮ ਨਾਲ ਪੜ੍ਹਾ ਦੇ, ਕਿਉਂਕਿ ਸਾਡੇ ਘਰ ਦੀ ਜਿਹੜੀ ਉਹ ਕੰਮ ਕਾਰ ਹੈ ਲਿਖੇ ਜੋਖੇ ਦਾ ਹੀ ਹੈ, ਪਰਿਵਾਰ ਪੁਣੇ ਦਾ ਹੈ, ਸਿਆਣਾ ਬਣ ਜਾਏਗਾ। ਜਦੋਂ ਦਰਸ਼ਨ ਕਰਕੇ ਬਹੁਤ ਖੁਸ਼ ਹੋ ਗਿਆ ਹੈ, ਕਵਲ ਵਾਂਗੂ ਖਿੜ ਗਿਆ ਹੈ। ਇਹ ਗੁਰੂ ਮਹਾਰਾਜ ਨੂੰ ਕਾਲੂ ਜੀ ਨੇ ਕਿਹਾ ਵੀ ਇਹ ਗੋਪਾਲ ਪੰਥ ਇਹਨਾਂ ਕੋਲੋਂ ਤੁਸੀਂ ਚੰਗੀ ਤਰ੍ਹਾਂ ਪੜ੍ਹ ਲਿਖ ਲਓ, ਕਿਉਂ ਕਹਿ ਕੇ ਵਾਪਸ ਪਰਤ ਆਇਆ ਸੀ ਅਤੇ ਪਿਤਾ ਦਾ ਵਚਨ ਮੰਨ ਕੇ ਜਿਵੇਂ ਪੜ੍ਹਾਈ ਗਿਆ ਉਵੇਂ ਪੜ੍ਹੀ ਗਏ। ਅਗਲੇ ਦਿਨ ਫਿਰ ਜਦੋਂ ਗਏ ਫਿਰ ਚੁੱਪ ਚਾਪ ਹੀ ਹੈ। ਫਿਰ ਗੁੱਸੇ ਵਿੱਚ ਆਇਆ ਵੀ ਤੁਹਾਡਾ ਖੇਲਣ ਜੋ ਕਰਦਾ ਹੋਊਗਾ, ਹੁਣ ਮੌਕਾ ਤੁਹਾਡਾ ਪੜ੍ਹਨ ਦਾ ਹੈ, ਜੇ ਪੜ੍ਹ ਲਓਗੇ ਚਾਰ ਅੱਖਰ ਤੁਹਾਡੇ ਕੰਮ ਆਉਣਗੇ, ਤੁਹਾਡੇ ਘਰ ਦਾ ਜਿਹੜਾ ਕੰਮ ਕਾਰ ਹੈ ਉਹ ਵੀ ਪੜ੍ਹਾਈ 'ਤੇ ਨਿਰਭਰ ਹੈ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਇਹ ਪੜ੍ਹਦੇ ਉਹ ਲਿਖੇ ਜੋਖੇ ਦੀ ਪੜ੍ਹਾਈ ਸਾਨੂੰ ਪੜ੍ਹਾ, ਜਿਹੜੇ ਕੋਈ ਬੁੱਧੀਮਾਨ ਪੁਰਖ ਉਹ ਚੰਗੇ ਲਿਖੇ ਦੀ ਪੜ੍ਹਾਈ ਪੜ੍ਹਦੇ। ਇਸ ਤਰ੍ਹਾਂ ਦੀ ਜਦੋਂ ਆਪ ਜੀ ਨੇ ਬਚਨ ਬਾਣੀ ਕਿਹਾ ਚਰਜਾ ਹੋ ਗਿਆ, ਚਰਜੀ ਪ੍ਰੇਮ ਵਿੱਚ ਆ ਗਿਆ, ਵਿਚਾਰਨ ਲੱਗਿਆ ਵੀ ਇਹ ਕੀ ਕਹਿੰਦੇ ਹੈ। ਅਤੇ ਫਿਰ ਮਹਾਰਾਜ ਨੇ ਇਹ ਵੀ ਕਿਹਾ ਵੀ ਆਹ ਜਿਹੜਾ ਤੂੰ ਪੜ੍ਹਾ ਰਿਹਾ ਇਹਦੇ ਨਾਲ ਭਲਾ ਕੀ ਹੋ ਜਾਊਗਾ। ਕਹਿਣ ਲੱਗਿਆ ਜੀ ਆਹ ਸਭ ਤਰ੍ਹਾਂ ਦੀ ਜਿਹੜੀ ਗਿਣਤੀ ਮਿਣਤੀ ਹਿਸਾਬ ਕਿਤਾਬ ਹੈ ਉਹ ਤੁਹਾਨੂੰ ਆ ਜਾਊ, ਡੋਡੇ ਦਾ ਪਹਾੜਾ, ਸਵਾਏ ਦਾ, ਤੰਚੇ ਦਾ, ਸਾਢੇ ਚਾਰ ਦਾ ਪਹਾੜਾ, ਸਾਢੇ ਤਿੰਨ ਦਾ ਪਹਾੜਾ, ਹੋਰ ਇਮਾਰਤੀ ਦੇ ਕੰਮ ਜਿਵੇਂ ਉਹ ਸਾਰੀ ਮਿਣਤੀ ਗਿਣਤੀ ਹੁੰਦੀ ਹੈ, ਜੇ ਪੜ੍ਹਾਈ ਕਰ ਲਓਗੇ ਉਹ ਸਾਰਾ ਤੁਹਾਨੂੰ ਹਿਸਾਬ ਕਿਤਾਬ ਆ ਜਾਏਗਾ, ਸਿਆਣੇ ਬਣ ਜਾਓਗੇ। ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਵੀ ਇਹ ਜਿਹੜੀ ਪੜ੍ਹਾਈ ਇਹਦੇ ਨਾਲ ਮਨੁੱਖ ਪੜ੍ਹ ਕੇ ਤਾਂ ਸ਼ਰਾਰਤੀ ਜਾ ਬਣ ਜਾਂਦਾ ਹੈ, ਬੇਈਮਾਨ ਜਾ ਬਣ ਜਾਂਦਾ ਹੈ, ਫਿਰ ਅੱਗੇ ਦਾ ਜੀ ਭੱਜ ਜਾਂਦਾ ਹੈ ਅਤੇ ਬੜੇ ਨੂੰ ਫਾਹੇ ਪੈਂਦੇ, ਫਸ ਜਾਂਦਾ, ਦੁਖੀ ਹੁੰਦਾ ਹੈ। ਜਦੋਂ ਇਹ ਫਸਿਆ ਹੋਇਆ ਦੁੱਖ ਪਾਉਂਦਾ ਫਿਰ ਇਹਦਾ ਕੋਈ ਖਹਿੜਾ ਨਹੀਂ ਛਡਾਉਂਦਾ ਹੈ, ਫਿਰ ਇਹੋ ਜਿਹੀ ਪੜ੍ਹਾਈ ਪੜ੍ਹਨ ਦਾ ਕੀ ਫਾਇਦਾ ਹੈ। ਅਤੇ ਜਿਵੇਂ ਕਬੀਰ ਸਾਹਿਬ ਜੀ ਨੇ ਕਿਹਾ ਮਨ ਸਮਝਾਵਨ ਕਾਰਨੇ ਕਸ਼ੂਕ ਪੜ੍ਹੀ ਗਿਆ ਗਿਆਨ, ਵੀ ਮਨ ਨੂੰ ਸਮਝਾਉਣ ਵਾਸਤੇ ਕੁਝ ਗਿਆਨਮਈ ਪੁਸਤਕਾਂ ਦਾ ਪੜ੍ਹਨਾ ਜ਼ਰੂਰੀ ਹੈ। ਜੇ ਪੜ੍ਹ ਲੈ ਕੇ ਸ਼ੈਤਾਨ ਹੀ ਬਣਨਾ ਅਤੇ ਧੋਖੇ ਠੱਗੀਆਂ ਮਾਰਨੀਆਂ ਫਿਰ ਤਾਂ ਕੋਈ ਪੜ੍ਹਾਈ ਦਾ ਫਾਇਦਾ ਨਹੀਂ ਨਾ ਹੋਇਆ। ਜਿੰਨੇ ਹੁਣ ਸਕੂਲਾਂ 'ਚ ਕਾਲਜਾਂ 'ਚ ਪੜ੍ਹਦੇ ਆ ਦੇਖ ਲਓ ਕੁਛ ਕਰ ਕੀ ਕਰ, ਰੋਜ਼ ਅਖਬਾਰ ਭਰੇ ਹੁੰਦੇ ਨਾ ਪੜ੍ਹਨ ਵਾਲਿਆਂ ਦਾ ਹਾਲ ਹੈ। ਅਨਪੜ੍ਹ ਦਾ ਕਿਤੇ ਹੈ ਵੀ ਕਿਸੇ ਟਾਣੇ 'ਚ ਫਸਿਆ ਵੀ ਥੋੜ੍ਹੇ ਹੋਣਗੇ, ਜੋ 100 'ਚੋਂ 5 ਹੋਣਗੇ ਅੱਬਲ ਤੇ ਦੂ ਵੀ ਘੱਟ ਹੋਣਗੇ ਅਤੇ ਪੜ੍ਹੇ ਉੱਥੇ ਜ਼ਿਆਦਾ ਹੈ। ਇਸ ਕਰਕੇ ਇਹਦੇ ਕਰਕੇ ਤਾਂ ਇੱਥੇ ਵੀ ਫਾਹੇ, ਲੜਾਈਆਂ, ਪੜ੍ਹਾਈਆਂ, ਝਗੜੇ, ਰਗੜੇ, ਧੋਖੇ, ਠੱਗੀਆਂ, ਬੇਈਮਾਨੀਆਂ, ਸਭ ਜਿਹੜੇ ਜ਼ਿਆਦਾ ਪੜ੍ਹਦੇ ਜਿਹੜੇ ਸ਼ਰਾਰਤੀ ਬਣਦੇ, ਕੋਈ ਕੋਈ ਹੈ ਜਿਹੜਾ ਕੋਈ ਜਿਹੜਾ ਉਹਦੇ 'ਤੇ ਪੜ੍ਹ ਕੇ ਫਿਰ ਅਮਲ ਕਰਦਾ ਹੈ। ਜੋ ਧ੍ਰਿਸ਼ਟ ਰਾਸ਼ਟਰ ਯੁਧਿਸ਼ਠਿਰ ਨੂੰ ਪੜ੍ਹਦਾ ਸੀ, ਅਮਲ ਵੀ ਕਰਦਾ ਸੀ, ਅਤੇ ਉਹਦੇ ਨਾਲ ਦਾ ਜਿਹੜਾ ਸਾਥੀ ਸੀ ਉਹ ਕਹਿੰਦਾ ਵੀ ਮੈਂ ਤਾਂ ਬਹੁਤ ਪੜ੍ਹ ਲਿਖ ਗਿਆ। ਆਪਣੇ ਉਸਤਾਦ ਨੂੰ ਵੀ ਕਹਿੰਦਾ ਮੈਂ ਤਾਂ ਪੜ੍ਹ ਕੇ ਤੁਹਾਡੇ ਨਾਲੋਂ ਵੀ ਜ਼ਿਆਦਾ ਸਿਆਣਾ ਬਣ ਗਿਆ, ਇੰਨਾ ਤਾਂ ਤੁਸੀਂ ਵੀ ਬੁੱਧੀਮਾਨ ਨੂੰ ਜਿੰਨਾ ਮੈਂ ਪੜ੍ਹ ਗਿਆ। ਇਸ ਤਰ੍ਹਾਂ ਜਾਣੀ ਕਈ ਵਾਰੀ ਪੜ੍ਹ ਲਿਖ ਕੇ ਮਨੁੱਖ ਬਹੁਤਾ ਵੱਡਾ ਹੰਕਾਰੀ ਵੀ ਬਣ ਜਾਂਦਾ ਹੈ, ਫਿਰ ਕਿਸੇ ਨੂੰ ਨਿਗਾਹ ਹੇਠ ਹੀ ਨਹੀਂ ਲਿਆਉਂਦਾ ਹੈ। ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਦੇ ਇਹਦੇ ਨਾਲ ਫਲ ਪੜ੍ਹਾਈ ਪੈਂਦੇ ਹੈ। ਫਿਰ ਮਹਾਰਾਜ ਵੀ ਉਹ ਕਿਹੜੀ ਪੜ੍ਹਾਈ ਹੈ ਜਿਹਦੇ ਪੜ੍ਹਿਆ ਹੋਇਆ ਜੀਵਨ ਸਫਲ ਹੁੰਦਾ ਹੈ ਅਤੇ ਅੱਗੇ ਨਾ ਫਾਹੇ ਪੈਣ, ਉਹ ਫਿਰ ਤੁਸੀਂ ਦੱਸੋ ਮਹਾਰਾਜ। ਮਹਾਰਾਜ ਕਹਿੰਦੇ ਇਹ ਜਿਹੜੀ ਪੜ੍ਹਾਈ ਹੈ ਨਾ, ਹੋਰ ਹੀ ਸਿਆਹੀ ਬਣਾਉਣੀ ਪੈਂਦੀ ਅਤੇ ਹੋਰ ਹੀ ਕਲਮ ਲੈਣੀ ਪੈਂਦੀ ਅਤੇ ਹੋਰ ਹੀ ਕਾਗਜ਼ ਚਾਹੀਦਾ ਹੈ। ਆ ਬਾਹਰਲੇ ਕਾਗਜ਼ਾਂ ਦੀ ਲੋੜ ਨਹੀਂ ਹੈ, ਹੋਰ ਕਾਗਜ਼ ਹੈ, ਹੋਰ ਸਿਆਹੀ ਹੈ। ਉਹ ਪਿਛਲੇ ਸਮਿਆਂ ਵਿੱਚ ਦੀਵੇ ਦੀ ਲਾਟ ਦੇ ਉੱਤੇ ਉਹ ਠੂਠੀ ਜੀ ਰੱਖ ਦਿੰਦੇ ਹੁੰਦੇ ਸੀ, ਅਤੇ ਉਹ ਜਿਹੜੀ ਲੋਹ ਹੈ ਉਹਦੀ ਜਿਹੜੀ ਕਾਲਸ ਹੈ ਉਹ ਠੂਠੀ ਵਿੱਚ ਆ ਜਾਂਦੀ। ਉਹ ਕਾਲਸ ਜੀ ਕੱਢ ਕੇ ਉਹਦੇ ਵਿੱਚ ਕੋਈ ਗੂੰਦ ਪਾ ਲੈਣੀ ਅਤੇ ਫਿਰ ਉਹਨੂੰ ਰਗੜ ਰੂੜ ਕੇ ਸ਼ਾਹੀ ਤਿਆਰ ਕਰ ਲੈਣੀ, ਜਾਂ ਜਿਹੜੇ ਕੋਈ ਬਦਾਮ ਦੂਮ ਦੇ ਛਿਰਕੇ ਜੋ ਪੁੱਲੇ ਫੋਲਕੇ ਜੇ ਹੁੰਦੇ ਇਹਨਾਂ ਨੂੰ ਤੇਲ ਪਾ ਕੇ ਅੱਗ ਲਾ ਦੇਣੀ, ਉਹ ਸੜ ਜਾਣੇ, ਉਹਨੂੰ ਰਗੜ ਰੁੜ ਕੇ ਵਿੱਚ ਗੂੰਦ ਪਾ ਲੈਣੀ, ਪਰ ਇਉਂ ਸ਼ਾਹੀ ਕਰ ਲੈਣੀ। ਉਸ ਸਮੇਂ ਦੀ ਜਿਹੜੀ ਹੈ ਸ਼ਾਹੀ ਕਰਨ ਦਾ ਜਿਹੜਾ ਢੰਗ ਤਰੀਕਾ ਸੀ, ਜ਼ਿਆਦਾ ਸੌਖਾ ਇਹੀ ਹੁੰਦਾ ਸੀ ਵੀ ਉਹ ਦੀਵਾ ਜਗਾ ਲੈਣਾ, ਉਹਦੀ ਜਿਹੜੀ ਬੱਤੀ ਜੀ ਆ ਧੂੰਆਂ ਜਿਹਾ ਨਿਕਲਦਾ ਉਹਦੇ 'ਤੇ ਉੱਤੇ ਠੂਠੀ ਜੀ ਰੱਖ ਦੇਣੀ, ਉਹ ਧੂੰਏ ਦੀ ਸਾਰੀ ਜਿਹੜੀ ਕਾਲਸ ਜੀ ਉਹ ਠੂਠੀ ਵਿੱਚ ਆ ਜਾਣੀ। ਫਿਰ ਉਹ ਕਾਲਸ ਜੀ ਦੇ ਵਿੱਚ ਗੂੰਦ ਗਾਂਦ ਜੀ ਪਾ ਲੈਣੀ, ਉਹਨੂੰ ਚੰਗੀ ਤਰ੍ਹਾਂ ਫਿਰ ਰਗੜੀ ਜਾਣਾ, ਉਹ ਫਿਰ ਸ਼ਾਹੀ ਬਣ ਜਾਂਦੀ ਸੀ। ਗੁਰੂ ਮਹਾਰਾਜ ਨੇ ਫਿਰ ਉਸੇ ਰੂਪ ਵਿੱਚ ਇਹਨੂੰ ਕਿਹਾ ਵੀ ਜਾਲ ਮੋਹ ਕਸ ਬਸ ਕਰ, ਜਿਹੜਾ ਮੋਹ ਹੈ ਇਹਨੂੰ ਜਾਲ, ਉੱਧਰ ਤਾਂ ਨਾ ਅੱਗ ਦੇ ਨਾਲ ਸਾੜੀ ਦੀ ਹੈ, ਇੱਧਰ ਕਹਿੰਦੇ ਜਿਹੜਾ ਗਿਆਨ ਦੀ ਅਗਨੀ ਹੈ ਉਹਦੇ ਨਾਲ ਮੋਹ ਨੂੰ ਜਾਲ, ਮੋਹ ਨੂੰ ਸਾੜ ਅਤੇ ਕਸ ਮਸ ਕਰ। ਫਿਰ ਜਿਹੜਾ ਨਾਮ ਦਾ ਅਭਿਆਸ ਕਰਨਾ ਇਹ ਹੈ ਘਸਾਉਣਾ, ਜਿਵੇਂ ਰਗੜ ਕੇ ਸ਼ਾਹੀ ਤਿਆਰ ਕੀਤੀ, ਉਹਨੇ ਅਭਿਆਸ ਕਰਕੇ ਤੂੰ ਕਹਿੰਦੇ ਇਹ ਸ਼ਾਹੀ ਤਿਆਰ ਕਰ। ਅਭਿਆਸ ਕਰਨ ਰੂਪ ਜਿਹੜੀ ਸ੍ਰੇਸ਼ਟ ਮੱਤ ਹੈ ਸ੍ਰੇਸ਼ਟ ਬੁੱਧ, ਇਹਨੂੰ ਕਾਗਜ਼ ਬਣਾ ਭਾਵੋ ਕਲਮ ਕਰ। ਇਸੇ ਤਰ੍ਹਾਂ ਪ੍ਰੇਮ ਰੂਪੀ ਕਲਮ ਬਣਾ, ਮਨ ਰੂਪੀ ਹੱਥ ਵਿੱਚ ਬੜਾ, ਅਤੇ ਚਿੱਤ ਨੂੰ ਆਪਣੇ ਅੰਦਰ ਨੂੰ ਲਿਖਾਰੀ ਬਣਾ, ਅਤੇ ਫਿਰ ਨਾਮ ਪਰਮੇਸ਼ਰ ਦਾ ਉਹਦੇ ਨਾਲ ਨਾਮ ਲਿਖ, ਨਾਮ ਜਪ, ਅਤੇ ਨਾਮ ਦੀ ਸਿਰਤ ਸਲਾਘਾ ਕਰ। ਫਿਰ ਉਹ ਲਿਖ ਇਸ ਕਲਮ ਨਾਲ ਪ੍ਰੇਮ ਨਾਲ, ਜਿਸ ਵਾਹਿਗੁਰੂ ਦਾ ਕੋਈ ਪਾਰਾਵਾਰ ਦਾ ਅੰਤ ਨਹੀਂ ਹੱਦ ਬੰਨਾ ਨਹੀਂ ਹੈ। ਇਹੋ ਜਿਹਾ ਜਿਹੜਾ ਲੇਖਾ ਹਿਸਾਬ ਕਿਤਾਬ, ਜਿੰਨਾ ਵੱਧ ਲਿਖੇਗਾ, ਜਿੰਨਾ ਨਾਮ ਅਭਿਆਸ ਕਮਾਈ ਕਰੇਗਾ, ਓਨਾ ਹੀ ਜ਼ਿਆਦਾ ਫਿਰ ਜਿੱਥੇ ਅੱਗੇ ਪਰਲੋਕ ਵਿੱਚ ਹਿਸਾਬ ਕਿਤਾਬ ਮੰਗਿਆ ਜਾਏਗਾ, ਇਹ ਤੇਰੇ ਕੋਲ ਸੱਚਾ ਟੋਂਬੂ ਹੋਏਗਾ, ਪਰਵਾਨਾ ਹੋਏਗਾ, ਖੜਾ ਛੱਟ ਜਾਏਗਾ। ਫਿਰ ਇਹਨੇ ਤਰਕ ਜੇ ਨਾਲ ਕਿਹਾ ਵੀ ਕਹਿੰਦੇ ਮਹਾਰਾਜ ਵੀ ਜਿੰਨੇ ਵੀ ਨਾਮ ਜਪਣ ਵਾਲੇ ਹੈ ਮੈਂ ਦੇਖੇ, ਉਹ ਭੁੱਖੇ ਤਿਆਈ ਮਰਦੇ, ਅਤੇ ਡੰਗ ਕਿਤੇ ਖਾਣ ਨੂੰ ਮਿਲ ਗਿਆ ਕਿਤੇ ਨਾ ਮਿਲਿਆ, ਅਤੇ ਲੋਕ ਉਹਨਾਂ ਦੀ ਬਦਨਾਮੀ ਬਹੁਤ ਕਰਦੇ, ਅਤੇ ਕਲਯੁਗ ਦਾ ਸਮਾਂ ਇੱਥੇ ਨਾਮ ਨੂੰ ਜਪਣ ਦਾ ਕੋਈ ਬਹੁਤਾ ਲਾਭ ਨਹੀਂ ਹੈ, ਇਸ ਕਰਕੇ ਉਹ ਉਹਨਾਂ ਨਾਮ ਜਪਣ ਵਾਲਿਆਂ ਪਹਿਲੇ ਦੇਖ ਕੇ ਔਖੇ ਦੁਖੀ, ਅਤੇ ਮੇਰੀ ਤਾਂ ਸ਼ਰਧਾ ਟੁੱਟ ਗਈ ਹੈ ਰੱਬ ਤੋਂ। ਇਹ ਇੱਥੇ ਬੁਰਾ ਹਾਲ ਹੈ ਅਤੇ ਅੱਗੇ ਫਿਰ ਨਾਮ ਜਪਣ ਵਾਲਾ ਕੀ ਚੰਗਾ ਹੋਣਾ ਹੈ। ਮਹਾਰਾਜ ਕਹਿੰਦੇ ਨਹੀਂ, ਜਿੱਥੇ ਵੀ ਪ੍ਰਲੋਕ ਵਿੱਚ ਭਗਤਾਂ ਨੂੰ ਨਾਮ ਜਪਣ ਬਣੀਆਂ ਵਡਿਆਈਆਂ ਮਿਲਣਗੀਆਂ, ਉੱਥੇ ਉਹਨਾਂ ਨੂੰ ਸਦਾ ਚਾਹ ਅਤੇ ਖੁਸ਼ੀਆਂ ਹੋਣਗੀਆਂ। ਉਹਨਾਂ ਦੇ ਮੂੰਹ 'ਤੇ ਜਸ ਰੂਪੀ ਟਿੱਕੇ ਨਿਕਾਲੇ, ਮੂੰਹ 'ਤੇ ਜਸ ਕੀਤਾ ਜਾਊਗਾ। ਤਨ ਤਨ ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾ ਇਹ ਸੁਭਾਉ, ਜਨ ਕਾ ਸੰਗ ਚਿਤ ਆਵੈ ਨਾਉ, ਆ ਮੁਗਤ ਮੁਗਤ ਕਰੈ ਸੰਸਾਰ, ਨਾਨਕ ਤਿਨ ਜਨ ਕੋ ਸਦਾ ਨਮਸਕਾਰ। ਇਸ ਪ੍ਰਲੋਕ ਵਿੱਚ ਵੀ ਉਹਨਾਂ ਨੇ ਮੂੰਹ 'ਤੇ ਜਸ ਦੇ ਟਿੱਕੇ ਕੱਢਣੇ, ਉਹਨਾਂ ਦਾ ਜਸ ਕੀਤਾ ਜਾਏਗਾ, ਨਹੀਂ ਤਾਂ ਵੀ ਜਿਹੜੀਆਂ ਗੱਲਾਂ ਵਾਰ ਮਾਰਨੀਆਂ ਇਹ ਤਾਂ ਹਵਾ ਦੇ ਸਿੱਧਾ ਰਹੱਸ ਐਵੇਂ ਨਿਕਮੀਆਂ, ਪਰ ਇਹ ਜਿਹੜਾ ਨਾਮ ਦਾ ਜਾਪ ਹੈ ਇਹ ਤਾਂ ਜੇ ਚੰਗਾ ਕਰਮ ਕੀਤਾ ਹੋਵੇ ਫਿਰ ਗੁਰੂ ਮਿਲ ਜਾਂਦਾ ਹੈ, ਗੁਰੂ ਮਿਲ ਜਾਣ ਤਾਂ ਫਿਰ ਨਾਮ ਹੀ ਪਾਈ ਦਾ ਜਪਣਾ। ਨਾਮ ਤੋਂ ਬਗੈਰ ਜਿੰਨੀਆਂ ਬਾਕੀ ਗੱਲਾਂ ਤਾਂ ਵਾਹ ਦੁਆਓ ਹਵਾ ਦੇ ਦੁਆਓ ਕੀ ਇਹ ਸਦਾ ਰਸ ਹੈ। ਹਵਾ ਦਾ ਬੁੱਲਾ ਆਇਆ ਗਿਆ ਐਵੇਂ ਜੱਕੜ ਆਏ ਮਾਰੇ ਤੇ ਨਾ ਕੀ ਫਾਇਦਾ ਉਹਨਾਂ ਦਾ। ਸੋ ਇਹ ਹੈ ਪੜ੍ਹਾਈ ਅਸਲੀ, ਇਹ ਤੂੰ ਪੜ੍ਹ ਨਾਮ ਦੀ ਸਿਲਸਿਲਾ ਅੱਗਾ ਕਰਨ ਰੂਪ। ਇਸ ਤਰ੍ਹਾਂ ਦੇ ਬਚਨ ਇਹਦਾ ਮਹਾਰਾਜ ਦੇ ਸੁਣ ਕੇ ਜਿਹੜਾ ਇਹ ਪਾਂਧਾ ਗੋਪਾਲ ਸੀ, ਜਿਵੇਂ ਕੋਈ ਉਹ ਸੱਪ ਮੰਤਰਾਂ ਨਾਲ ਵੱਜ ਜਾਂਦਾ ਨਾ, ਇਉਂ ਵੱਜ ਗਿਆ ਇਹਦਾ ਚਿੱਤ। ਫਿਰ ਸਤਿਗੁਰੂ ਦੇ ਪਾਸੋਂ ਇਹਨੇ ਆਪਣੀ ਸ਼ੰਕਾ ਕਰਕੇ ਹੋਰ ਪ੍ਰਸ਼ਨ ਕਰ ਦਿੱਤਾ ਸੀ। ਕਹਿੰਦੇ ਵੀ ਠੀਕ ਹੈ ਮਹਾਰਾਜ ਵੀ ਭਗਤਾਂ ਨੂੰ ਨਾਮ ਜਪਣ ਵਾਲਿਆਂ ਨੂੰ ਅੱਗੇ ਵਡਿਆਈਆਂ ਮਿਲਣਗੀਆਂ, ਸਦਾ ਖੁਸ਼ੀਆਂ ਅਤੇ ਚਾਅ ਹੋਊਗਾ, ਮੂੰਹਾਂ ਦੇ ਜਸ ਟਿੱਕੇ ਨਿਕਲਣਗੇ। ਦੂਜੇ ਪਾਸੇ ਮੈਂ ਦੇਖਦਾ ਮਹਾਰਾਜ ਜਿਹੜੇ ਨਾਮ ਬਿਲਕੁਲ ਹੀ ਨਹੀਂ ਜਪਦੇ ਉਹ ਇੱਥੇ ਮੋਢਾਂ ਲੁੱਟਦੇ ਹੈ, ਅਤੇ ਉਹਨਾਂ ਦਾ ਹਾਲ ਕੀ ਅੱਗੇ ਹੋਊਗਾ ਜਿਹੜੇ ਭੁੱਲ ਕੇ ਵੀ ਨਹੀਂ ਨਾਮ ਲੈਂਦੇ। ਜਿਵੇਂ ਗੁਰੂ ਮਹਾਰਾਜ ਨੇ ਫਿਰ ਇਹ ਸ਼ਬਦ ਦੀ ਤੀਜੀ ਪੌੜੀ ਉਚਾਰੀ ਕਰਕੇ ਉਹਨੂੰ ਸਮਝਾਇਆ ਸੀ, ਉਹ ਜਿਵੇਂ ਆਪ ਜੀ ਦਾ ਉਪਦੇਸ਼ ਤੀਜੀ ਪੌੜੀ ਰਾਹੀਂ ਗੋਪਾਲ ਪਾਂਧੇ ਨੂੰ ਹੋਇਆ ਸੀ ਉਹ ਪ੍ਰਸੰਗ ਆ ਰਿਹਾ ਹੈ। ਉਹ ਜਿਵੇਂ ਆਉਂਦਾ ਸੀ ਮਨ ਲਾ ਕੇ ਸ਼ਰਧਾ ਨਾਲ ਸੁਣੀਏ ਜੀ। ਸੁਣ ਸੁਣ ਸਰੋਨਨ ਬੈਨਨ ਪਾਦਾ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨਾਂ ਨੂੰ ਸੁਣ ਸੁਣ ਕੇ ਕੰਨਾਂ ਨਾਲ ਜਿਹੜਾ ਪਾਂਧਾ ਗੋਪਾਲ ਹੈ ਨਿਜ ਚਿਤ ਐਹ ਲਖ ਮੰਤਰਨ ਬਾਦਾ, ਆਪਣੇ ਚਿੱਤ ਨੂੰ ਕਹਿੰਦੇ ਸੱਪ ਬਾਣ ਜਾਣ ਕੇ ਗੁਰੂ ਨਾਨਕ ਸਾਹਿਬ ਦੇ ਜਿਹੜੇ ਬਚਨ ਹੈ ਇਹ ਮੰਤਰਾਂ ਵਰਗੇ ਹੈ, ਉਹਨਾਂ ਵਿੱਚ ਵੱਜਦਾ ਜਾਗਦਾ ਹੈ, ਵੱਜ ਗਿਆ ਹੈ। ਤਿਉਂ ਤਿਉਂ ਨਮਰ ਹੋਏ ਬਾਰਬਾਨੀ, ਚੇਤੇ ਦਾ ਮਹਾਰਾਜ ਦੇ ਬਚਨਾਂ ਨਾਲ ਵੱਜਦਾ ਜਾਂਦਾ ਹੈ, ਤਿਵੇਂ ਤਿਵੇਂ ਬਹੁਤਾ ਇਹ ਨਿਮਰਤਾ ਸਹਿਤ ਹੁੰਦਾ ਹੈ ਤੇ ਬੜੀ ਸ੍ਰੇਸ਼ ਜਿਹੜੀ ਬਾਣੀ ਹੈ। ਪੂਜਨ ਹੇਤ ਬਦ ਹੈ ਸੁਖਦਾਨੀ, ਸ੍ਰੇਸ਼ਟ ਬਚਨਾਂ ਰਾਹੀਂ ਇਹਨੇ ਪੁੱਛਣ ਵਾਸਤੇ ਸੁਖਦਾਈ ਸਤਿਗੁਰੂ ਨੂੰ ਕਿਹਾ ਹੈ, ਆਖਿਆ ਹੈ। ਪਾਤਸ਼ਾਹ ਭੂਪਤ ਇੱਕ ਕੀਤੇ, ਗੁਰੂ ਨਾਨਕ ਸਾਹਿਬ ਵੇਖੋ ਇੱਕ ਪਰਮੇਸ਼ਰ ਨੇ ਬੜੇ ਬੜੇ ਚੱਕਰਵਰਤੀ ਪਾਤਸ਼ਾਹ ਧਰਤੀ ਦੇ ਮਾਲਕ ਬਣਾ ਦੇਣਾ ਕੀਤੇ। ਚਿਤ ਮਹਿ ਕਬ ਭਗਵੰਤ ਨ ਪ੍ਰੀਤੇ, ਜਿਹੜੇ ਬੜੇ ਬੜੇ ਪਾਤਸ਼ਾਹ ਪਰਮੇਸ਼ਰ ਨੇ ਧਰਤੀ ਦੇ ਮਾਲਕ ਬਣਾਏ ਹੈ ਉਹਨਾਂ ਦੇ ਚਿੱਤ ਵਿੱਚ ਕਦੇ ਵੀ ਪਰਮੇਸ਼ਰ ਨਾਲ ਪ੍ਰੀਤੀ ਨਹੀਂ ਹੁੰਦੀ ਹੈ। ਬਿਲ ਸਤ ਜਗਤ ਵਿਸਾਲ ਵਿਲਾਸਾ, ਸੰਸਾਰ ਦੇ ਜਿੰਨੇ ਵੀ ਬੜੇ ਬੜੇ ਕਹਿੰਦੇ ਵਿਲਾਸ ਹੈ ਮੌਜ ਮੁੱਲੇ ਉਹਨਾਂ ਨੂੰ ਭੋਗਦੇ ਮਾਣਦੇ। ਹਿਰਦੇ ਨ ਕਦੇ ਨਾਮ ਭਰ ਵਾਸਾ, ਪਾਤਸ਼ਾਹ ਦੇ ਹਿਰਦਿਆਂ ਵਿੱਚ ਕਦੇ ਵੀ ਨਾਮ ਤੇ ਭਰੋਸਾ ਹੁੰਦਾ ਹੀ ਨਹੀਂ ਹੈ। ਨਿਸ ਬਾਸੁਰ ਐਸ਼ਨ ਮਹਿ ਐਸੇ, ਗੁਰੂ ਨਾਨਕ ਸਾਹਿਬ ਉਹ ਜਿਹੜੇ ਰਾਜੇ ਪਰਸ਼ ਚੱਕਰਵਰਤੀ ਪਾਤਸ਼ਾਹ ਰਾਜਨ ਇਸ ਤਰ੍ਹਾਂ ਦੇ ਵਿੱਚ ਹੀ ਇਸ ਤਰ੍ਹਾਂ ਕਹਿੰਦੇ ਫਸੇ ਰਹਿੰਦੇ ਹਨ। ਉਤਪਲ ਮਹਿ ਅਲ ਮਿਲਵਤ ਜੈਸੇ, ਇਸ ਤਰ੍ਹਾਂ ਕਵਲ ਦੇ ਵਿੱਚ ਜਿਹੜੇ ਭੌਰੇ ਮਿਲੇ ਰਹਿੰਦੇ ਆ ਉਹ ਕਹਿੰਦੇ ਐਸ਼ ਇਸ ਤਰ੍ਹਾਂ ਵਿੱਚੋਂ ਮਿਲੇ ਰਹਿੰਦੇ ਪਾਤਸ਼ਾਹ ਲੋ। ਅੰਤ ਸਮਾਨ ਸਿਮਰਹ ਸੋ, ਇਹ ਅੰਤ ਦਾ ਸਮਾਂ ਸਾਡੇ ਤੇ ਆਉਣਾ ਹੈ, ਮੌਤ ਦਾ ਸਮਾਂ ਆਉਣਾ, ਬਿਲਕੁਲ ਪਾਤਸ਼ਾਹ ਯਾਦ ਹੀ ਨਹੀਂ ਕਰਦੇ ਕਦੇ ਵੀ। ਜਿਉਂ ਅੱਗ ਜਿਉਂ ਅੱਗ ਲਖਤ ਨ ਲੋਲਪ ਕੋ, ਇਸ ਤਰ੍ਹਾਂ ਜਿਹੜਾ ਚੰਚਲ ਪੁਰਸ਼ ਹੈ ਸ਼ਰਾਰਤੀ ਬੰਦਾ ਹੈ ਉਹ ਪਾਪ ਕਰਨ ਨੂੰ ਕੋਈ ਜਾਣਦਾ ਹੀ ਨਹੀਂ ਵੀ ਇਹ ਮੈਂ ਮਾੜਾ ਕਰ ਰਿਹਾ ਇਹਦਾ ਮਾੜਾ ਫਲ ਹੋਊਗਾ। ਲੋਲਪ ਚੰਚਲ ਬੰਦਾ ਸ਼ਰਾਰਤੀ ਬੰਦਾ ਕੋਈ ਪਾਪ ਨੂੰ ਸਮਝਦਾ ਹੀ ਨਹੀਂ ਜਾਣਦਾ ਹੀ ਨਹੀਂ ਹੈ। ਜਾਂ ਲੋਲਪ ਜਿਹੜਾ ਵਿਸ਼ੇ ਲੰਪਟ ਹੈ ਵਿਵਚਾਰੀ ਮਨੁੱਖ ਹੈ ਵੀ ਇਹ ਮੈਂ ਜਿਹੜਾ ਪਰਗਵਨ ਕਰਨੇ ਇਹਦਾ ਪਾਪ ਹੋਊਗਾ, ਉਹਨੂੰ ਕੋਈ ਪਾਪ ਨਹੀਂ ਉਹ ਸਮਝਦਾ ਹੈ। ਦੋਹਰਾ ਜਿਨ ਦੀਨ ਤਨ ਮਨ ਧਨ, ਜਿਸ ਪਰਮੇਸ਼ਰ ਨੇ ਉਹ ਪਾਤਸ਼ਾਹਾਂ ਨੂੰ ਸੋਹਣਾ ਸਰੀਰ ਦਿੱਤਾ ਅਤੇ ਮਨ ਦਿੱਤਾ ਬਰਤਨ ਵਾਸਤੇ ਖੁੱਲ੍ਹੇ ਗੱਫੇ ਮਾਇਆ ਅਤੇ ਬਖਸ਼ੇ ਹਾਂ ਤਿਸ ਤੇ ਆਸ ਅਣਜਾਣ, ਉਸ ਤੋਂ ਜਿਹੜੇ ਪਾਤਸ਼ਾਹ ਲੋਕ ਹੈ ਬਿਲਕੁਲ ਹੀ ਅਣਜਾਣ ਰਹਿੰਦੇ, ਪਰਮੇਸ਼ੁਰ ਨੂੰ ਕੁਛ ਸਮਝਦੇ ਹੀ ਨਹੀਂ। ਦਾਦਰ ਕਰ ਦਮ ਮਦ ਮਿਲ, ਜਿਸ ਤਰ੍ਹਾਂ ਜਿਹੜਾ ਡੱਡੂ ਹੈ ਕਹਿੰਦੇ ਚਿੱਕੜ ਵਿੱਚ ਹੀ ਹਮੇਸ਼ਾ ਮਿਲਿਆ ਰਹਿੰਦਾ, ਚਿੱਕੜ ਵਿੱਚ ਹੀ ਰਹਿੰਦਾ ਹੈ। ਮਨ ਕਮਲ ਪਛਾਣ, ਉੱਥੇ ਜਿਹੜਾ ਕਮਲ ਫੁੱਲ ਕਿੜਿਆ ਹੁੰਦਾ ਉਹਦੀ ਕਦਰ ਕੀਮਤੀ ਨਹੀਂ ਪਛਾਣਦਾ ਹੈ। ਇਸ ਤਰ੍ਹਾਂ ਜਿਹੜੇ ਪਾਤਸ਼ਾਹ ਲੋਕ ਡੱਡੂਆਂ ਵਰਗੇ ਆ ਵਿਸ਼ਿਆਂ ਰੂਪੀ ਚਿੱਕੜ ਵਿੱਚ ਹੀ ਮਿਲੇ ਰਹਿੰਦੇ ਆ, ਕਮਲ ਵਾਂਗ ਜਿਹੜਾ ਪਰਮੇਸ਼ਰ ਆ ਉਹਦੀ ਕੋਈ ਕਦਰ ਕੀਮਤ ਨਹੀਂ ਪਛਾਣਦੇ, ਪਰਮੇਸ਼ਰ ਨੂੰ ਨਹੀਂ ਕੋਈ ਸਮਝਦੇ ਹਨ। ਚੌਪਈ ਬਿਸਰੈ ਬੈਸ ਬਿਹਾਵੈ ਸਭ ਹੀ, ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਜਿਹੜੇ ਦੁਨੀਆਂ ਦੇ ਪਾਤਸ਼ਾਹ ਹੈ ਪਰਮੇਸ਼ਰ ਨੂੰ ਭੁਲਾ ਕੇ ਉਹਨਾਂ ਦੀ ਸਾਰੀ ਉਮਰ ਹੀ ਲੰਘ ਜਾਂਦੀ ਬਿਹਾ ਜਾਂਦੀ। ਨਾਮ ਨ ਚਿਤ ਮਹਿ ਚਿਤ ਵਿਓ ਕਬ ਹੀ, ਇਹ ਵੀ ਜਿੰਦ ਵਿੱਚ ਜ਼ਿੰਦਗੀ ਵਿੱਚ ਉਹਨਾਂ ਨੇ ਚਿੱਤ ਵੀ ਆਪਾਂ ਨਾਮ ਚੇਤੇ ਕਰ ਲਈਏ ਸੋਚਿਆ ਹੀ ਨਹੀਂ ਹੁੰਦਾ। ਸੁਖ ਸੋ ਵਿਸ਼ਵ ਵਸ ਹੈ ਵਸ ਸੇਤੀ, ਦੇਖ ਲਓ ਮਹਾਰਾ ਪਾਤਸ਼ਾਹ ਨਾਮ ਕਦੇ ਸਿਮਰਦੇ ਨਹੀਂ ਚਿਤਵਦੇ ਨਹੀਂ, ਤਾਂ ਵੀ ਵਿਸਕੀਏ ਸੰਸਾਰ ਦੇ ਵਿੱਚ ਬੜੇ ਸੁਖਾਂ ਨਾਲ, ਅਤੇ ਬਸ ਕੀ ਜਿਹੜੇ ਧਨ ਪਦਾਰਥ ਇਹਦੇ ਸਹਿਤ ਹੀ ਉਹ ਸੌਖੇ ਵਸਦੇ ਹਨ। ਹਿਰਦੇ ਕਦਾਚਿਤ ਸੁਧ ਨਾ ਅਗੇਤੀ, ਉਹਨਾਂ ਪਾਤਸ਼ਾਹ ਨੂੰ ਆਪਣੇ ਹਿਰਦੇ ਵਿੱਚ ਕਦੇ ਵੀ ਅਗਲੇ ਪ੍ਰਲੋਕ ਦੀ ਕੋਈ ਖਬਰਸਾਰ ਨਹੀਂ ਹੁੰਦੀ ਵੀ ਮਰ ਕੇ ਅੱਗੇ ਵੀ ਅਸੀਂ ਜਾਣਾ ਲੇਖਾ ਦੇਣਾ ਹੈ। ਇਹ ਸਥਾਨ ਕੈਸੇ ਸੁਖ ਪਾਵੇ, ਗੁਰੂ ਨਾਨਕ ਸਾਹਿਬ ਜੀ ਮੈਨੂੰ ਤਾਂ ਸੰਸਾ ਹੋਇਆ ਵੀ ਪਾਤਸ਼ਾਹ ਬਣ ਕੇ ਨਾਮ ਨਹੀਂ ਫਿਰਦੇ, ਫਿਰ ਵੀ ਮੌਜਾਂ ਲੁੱਟਦੇ ਆ, ਕੋਈ ਦੁੱਖ ਲੀਕ ਨਹੀਂ। ਇਹੋ ਜਿਹੇ ਪਾਤਸ਼ਾਹ ਲੋਕ ਅੱਗੇ ਜਾ ਕੇ ਕਿਸ ਤਰ੍ਹਾਂ ਦਾ ਉਹ ਸੁਖ ਪਾਉਣਗੇ, ਇੱਥੇ ਕਿਵੇਂ ਉਹ ਸੁਖ ਪਾਈ ਜਾਂਦੇ ਹੈ। ਕੋਬਿਦ ਹੋਤ ਅਗਾਰੀ ਜਾਵੇ ਹੈ, ਕਿਸ ਤਰ੍ਹਾਂ ਉਹਨਾਂ ਦੇ ਨਾਲ ਹੋਊਗਾ ਹਾਲ ਜਿਸ ਨੂੰ ਜਿਸ ਵੇਲੇ ਉਹ ਮਰ ਕੇ ਅੱਗੇ ਜਾਣਗੇ। ਹਿਰਦੈ ਸੰਦੇਹ ਭਏ ਮੁਝ ਦੋ, ਮੈਨੂੰ ਹਿਰਦੇ ਵਿੱਚ ਦੋ ਸੰਸਥੇ ਹੋ ਗਈ ਹੈ ਵੀ ਬੜੇ ਬੜੇ ਪਾਤਸ਼ਾਹ ਬਣ ਕੇ ਰੱਬ ਦਾ ਕੋਈ ਧੰਨਵਾਦ ਨਹੀਂ ਕੋਈ ਨਾਮ ਜੀ ਖੜਦੇ, ਫਿਰ ਵੀ ਮੌਜਾਂ ਲੁੱਟਦੇ ਹੈ ਅਤੇ ਕੋਈ ਬਾਲ ਪਿੰਗਾ ਨਹੀਂ ਹੁੰਦਾ ਹੈ, ਜੈ ਜੈਕਾਰ ਹੁੰਦੀ ਅੱਗੇ ਉਹਨਾਂ ਦਾ ਕੀ ਹਾਲ ਹੋ ਇਹ ਸੰਸਾ ਇਹ ਵੀ ਪਤਾ ਨਹੀਂ ਮੈਨੂੰ। ਉਤਰ ਦੇਹੋ ਦਇਆ ਨਿਦਸੋ, ਇਹ ਦਇਆ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਮੈਨੂੰ ਤਸੱਲੀ ਬਖਸ਼, ਉੱਤਰ ਦਿਓ ਜਵਾਬ ਦਿਓ ਤੁਸੀਂ। ਆਸ ਸੁਣ ਕਰ ਉਤਪਲ ਦਲ ਲੋਚਨ, ਇਸ ਤਰ੍ਹਾਂ ਗੋਪਾਲ ਬਾਂਧੇ ਦੇ ਬਚਨਾਂ ਨੂੰ ਸੁਣ ਕੇ ਜਿਨ੍ਹਾਂ ਦੇ ਕਵਲ ਦੇ ਪੁੱਤਰਿਆਂ ਵਾਂਗੂ ਚੌੜੇ ਨੇਤਰ ਹਨ, ਉਚਰੇ ਬਚਨ ਰੁਚਰ ਦੁੱਖ ਮੋਚਨ, ਦੁੱਖਾਂ ਨੂੰ ਕੱਟਣ ਵਾਲੇ ਸੋਹਣੇ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਉਚਾਰਨ ਕੀਤੇ ਹਨ। ਜਗਤ ਪਦਾਰਥ ਹਿਤ ਬੈ ਰਾਗ, ਸੰਸਾਰ ਦੇ ਪਦਾਰਥ ਹੈ ਉਹਨਾਂ ਦਾ ਨਾਲ ਜਿਹੜਾ ਹਿੱਤ ਹੈ ਉਹਦੇ ਵੱਲੋਂ ਕਹਿੰਦੇ ਵਿਰਾਗ ਧਾਰਨ ਵਾਸਤੇ, ਤ੍ਰਿਆਗ ਕਰਾਉਣ ਵਾਸਤੇ। ਤ੍ਰਿਤੀਏ ਸ਼ਬਦ ਪਦ ਲਖਤ ਸਭਾਗਾ, ਇਸ ਤਰ੍ਹਾਂ ਜਿਹੜਾ ਸ਼ਬਦ ਦਾ ਤੀਜਾ ਪਦਾ ਹੈ ਉਹ ਸ੍ਰੇਸ਼ਟ ਭਾਗਾਂ ਵਾਲੇ ਵਾਸਤੇ ਵਿਚਾਰਨ ਕੀਤਾ ਜਣਾਉਣ ਵਾਸਤੇ। ਸ੍ਰੀ ਮੁਖ ਵਾਕ ਇੱਕ ਆਵੇ ਇੱਕ ਜਾਹੇ ਉਠ, ਕਹਿੰਦੇ ਉਹ ਗੋਪਾਲ ਪਾਂਧੇ ਇੱਕ ਸੰਸਾਰ ਦੇ ਵਿੱਚ ਜਨਮ ਲੈ ਕੇ ਆ ਜਾਂਦੇ, ਇੱਕ ਕਹਿੰਦੇ ਮਰ ਕੇ ਇੱਥੋਂ ਉੱਠ ਕੇ ਚਲੇ ਜਾਂਦੇ ਹਨ। ਰੱਖੀਐ ਨਾਵ ਸਲਾਰ, ਉਹਨਾਂ ਨੇ ਪਿਛਲੇ ਜਨਮ ਕੁਛ ਕੋਈ ਪੁੰਨ ਦਾਨ ਕੀਤੇ ਤਪ ਕੀਤਾ ਵੀ ਇੱਥੇ ਉਹਨਾਂ ਦਾ ਨਾਂ ਜਨਮ ਲੈਣ ਤੋਂ ਬਾਅਦ ਇਹ ਜੀ ਸਲਾਰ ਹੈ ਸਰਦਾਰ ਸਾਹਿਬ ਜੀ ਹਨ, ਉਹਨਾਂ ਰੱਖਿਆ ਜਾਂਦਾ ਸਿਪਾ ਸਲਾਰ। ਇੱਕ ਉਪਾਏ ਮੰਗਤੇ, ਜਿਹੜੇ ਪੁੰਨਾ ਤੋਂ ਰਹਿ ਤੈ ਫਿਰ ਉਹ ਕਹਿੰਦੇ ਜਿਵੇਂ ਮੰਗਤੇ ਪੈਦਾ ਕਰ ਦਿੱਤੇ ਉਸਨੇ। ਇੱਕ ਨਾ ਵੱਡੇ ਦਰਬਾਰ, ਇਹਨਾਂ ਨੇ ਪੁੰਨ ਕੀਤੇ ਉਹਨਾਂ ਨੇ ਫਿਰ ਵੱਡੇ ਵੱਡੇ ਦਰਬਾਰ ਲੱਗਦੇ ਹਨ, ਸਭਾਵਾਂ ਲੱਗਦੀਆਂ, ਕਚਹਿਰੀਆਂ ਵਿੱਚ ਬੈਠਦੇ ਬਣ ਬਣ ਬੈਠ ਕੇ। ਅੱਗੇ ਗਿਆ ਜਾਣੀਐ, ਬਈ ਗੋਪਾਲ ਪਾਂਧੇ ਜਦੋਂ ਅੱਗੇ ਪ੍ਰਲੋਕ ਵਿੱਚ ਗਿਆ ਤੇ ਫਿਰ ਜਾਣਿਆ ਜਾਵੇਗਾ, ਸਮਝਿਆ ਜਾਏਗਾ ਵੀ ਇਹ ਪਾਤਸ਼ਾਹ ਕਿ ਇਹ ਬਹੁਤ ਵੱਡਾ ਪਾਪੀ ਜ਼ਾਲਮੀ ਹੈ। ਵਿਣ ਨਾਵੈ ਵੇਕਾਰ, ਪਰਮੇਸ਼ਰ ਦੇ ਨਾਮ ਤੋਂ ਬਗੈਰ ਤਾਂ ਕਹਿੰਦੇ ਉੱਥੇ ਸਭ ਕਹਿੰਦੇ ਵਿਕਾਰ ਐਵੇਂ ਨਿਕੰਮੇ ਹੀ ਸਾਬਤ ਹੋਣਗੇ। ਬਿਨਾਂ ਨਾਮ ਤੋਂ ਵਿਕਾਰਾਂ ਵਿੱਚ ਲੱਗੇ ਹੋਏ ਉੱਥੇ ਉਹ ਫਸ ਜਾਣਗੇ। ਦੋਹਰਾ ਤਪ ਕੀਏ ਜਿਨਹੈ ਸਬਾਸ਼ਨਾ, ਐਵੇਂ ਗੋਪਾਲ ਜਿਨ੍ਹੇ ਪਿਛਲੇ ਜਨਮਾਂ ਵਿੱਚ ਕੋਈ ਇੱਛਾ ਰੱਖ ਕੇ ਤਪ ਵਗੈਰਾ ਕੀਤੇ ਹਨ। ਜਨਮ ਅਨੰਤ ਧਾਰ ਸੋਏ, ਉਹੀ ਕਹਿੰਦੇ ਹੋਰ ਜਨਮ ਧਾਰਨ ਕਰਕੇ ਪਾਏ ਰਾਜ ਜਗ ਵਿਖੇ ਫਸ, ਪਿਛਲੇ ਜਨਮਾਂ ਦਾ ਤਪ ਕੀਤਾ ਹੈ ਤੇ ਹੋਰ ਜਨਮ ਧਾਰ ਕੇ ਫਿਰ ਰਾਜ ਭਾਗ ਪ੍ਰਾਪਤ ਕਰ ਲੈਂਦੇ ਸੰਸਾਰ ਵਿੱਚ। ਨਰਕ ਗਮਨ ਪੁੰਨ ਹੋਏ, ਰਾਜ ਭਾਗ ਪਾ ਕੇ ਵਿਸ਼ਿਆਂ ਵਿੱਚ ਫਸ ਜਾਂਦੇ, ਫਿਰ ਮਰ ਕੇ ਹੀਟ ਨੂੰ ਉਹ ਨਰਕ ਪਾਉਣਾ ਕਰਕੇ ਨਰਕਾਂ ਵਿੱਚ ਜਾਂਦੇ। ਚੌਪਈ ਪਾਤਸ਼ਾਹ ਰੱਖਿਆ ਹੈ ਇੱਕ ਨਾਵ, ਇੱਕ ਨਾਂ ਦਾ ਵੀ ਦੁਨੀਆਂ ਵਿੱਚ ਚੱਕਰਵਰਤੀ ਵੀ ਇਹ ਪਾਤਸ਼ਾਹ ਇਸ ਤਰ੍ਹਾਂ ਦਾ ਨਾਮ ਰੱਖਿਆ ਜਾਂਦਾ ਹੈ। ਇੱਕ ਜਾਚ ਇੱਕ ਜਾਚ ਹੈ ਤਿੰਨ ਧਾਮ, ਇੱਕ ਮੰਗਤੇ ਬਣ ਕੇ ਉਹਨਾਂ ਦੇ ਘਰਾਂ ਦੇ ਵਿੱਚੋਂ ਮੰਗਣਾ ਕਰਦੇ ਤਰ੍ਹਾਂ ਤਰ੍ਹਾਂ ਦਾ। ਕਿੰਚਤ ਦਿਨ ਕੇ ਇਹਾ ਵਿਲਾਸ, ਗੋਪਾਲ ਉਪਾਂਦੇ ਕੁਝ ਕੁ ਦਿਨਾਂ ਦੇ ਮੌਜ ਮੇਲੇ ਆ ਨਾ ਪਾਤਸ਼ਾਹ ਦੇ, ਫਸਿਓ ਮੰਦ ਵਿਸਰਿਓ ਜਮ ਤਰਾਸਾ, ਜਿਨ੍ਹਾਂ ਨੂੰ ਜਮਾਂ ਦਾ ਪੈ ਭੁੱਲ ਡਰਗ ਭੁੱਲ ਗਿਆ ਹੈ ਤੇ ਭੈੜੇ ਮੰਦੇ ਵਿਸ਼ਿਆਂ ਵਿੱਚੋਂ ਫਸ ਗਏ ਲੱਗ ਗਏ ਹਨ। ਆਗੇ ਗਏ ਹਿਰਦੇ ਤਬ ਜਾਣੈ, ਅੱਗੇ ਪ੍ਰਲੋਕ ਵਿੱਚ ਗਏ ਫਿਰ ਹਿਰਦੇ ਵਿੱਚ ਜਾਣਨਗੇ ਵੀ ਕੀ ਕਰ ਬੈਠੇ ਅਸੀਂ। ਮੀਜ ਪਾਨ ਸਿਰ ਧੁਨ ਪਛਤਾਨੈ, ਆਪਣਾ ਕਹਿੰਦੇ ਹੱਥ ਜੇ ਮਰਨਗੇ ਸਿਰ ਜਾ ਫਿਰ ਫਿਰ ਕੇ ਪਛਤਾਉਣਗੇ। ਮਹਿਮਾ ਨਾਮ ਭਜਨ ਕੀ ਜੋ, ਜਿਹੜੀ ਪਰਮੇਸ਼ਰ ਦੇ ਭਜਨ ਸਿਮਰਨ ਦੀ ਮਹਾਨ ਮਹਿਮਾ ਬੜੀ ਆਈ ਸੀ, ਤਬ ਚਿਤਵਤ ਨਿਤ ਵਿਸਰਿਓ ਸੋ, ਉਹ ਜਿਹੜਾ ਨਾਮ ਭੁੱਲਿਆ ਹੋਇਆ ਉਹ ਫਿਰ ਚਿਤ ਵਿੱਚ ਯਾਦ ਕਰਨਗੇ। ਜਿਹੜੇ ਸਿਮਰਨ ਵਾਲੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਹੋਣਗੀਆਂ, ਉਹਨਾਂ ਦੇ ਉੱਥੇ ਜੁੱਤੀਆਂ ਪੈਣਗੀਆਂ, ਫਿਰ ਉਹ ਸਿਮ ਯਾਦ ਕਰਨਗੇ ਵੀ ਇਹਨਾਂ ਵਾਂਗ ਅਸੀਂ ਵੀ ਨਾਮ ਕਿਉਂ ਨਾ ਜਪਿਆ। ਅਨਕ ਤਾਰ ਨਾ ਤਾਰਨ ਕਰਹੀ, ਉਹ ਅਨੇਕਾਂ ਤਰ੍ਹਾਂ ਦੀਆਂ ਤਾੜਨਾ ਸਜਾਵਾਂ ਦੇ ਦੇ ਕੇ ਜਿਵ ਨੂੰ ਤੁਹਾਨੂੰ ਤਾੜਨਾ ਕਰਨਗੇ। ਘਰ ਮਹਿ ਗਰੂਏ ਸੰਗਰ ਪਰਹੀ, ਜਿਹੜੇ ਵੱਡੇ ਵੱਡੇ ਪਾਤਸ਼ਾਹ ਫਿਰ ਬਦਮਾਸ਼ੀਆਂ ਕਰਦੇ, ਵੱਡੇ ਵੱਡੇ ਭਾਰੇ ਸੰਗੜ ਉਹਨਾਂ ਦੇ ਗਲੇ ਵਿੱਚ ਪਾਏ ਜਾਣਗੇ। ਤਪਤ ਥੰਮ ਸੋ ਐਚ ਲਗਾਵੈ, ਕਹਿੰਦੇ ਤੱਤਾ ਥੰਮ ਕਰਕੇ ਖਿੱਚ ਕੇ ਉਹਦੇ ਨਾਲ ਉਹਨਾਂ ਨੂੰ ਲਾਉਣਗੇ। ਤੇਲ ਕੜਾਹਾ ਤਪਤ ਮਹਿ ਪਾਵੈ, ਤੇਲ ਦਾ ਕੜਾ ਹੈ ਤਪਕਾ ਕੇ ਤੱਤਾ ਕਰਕੇ ਉਹਦੇ ਵਿੱਚ ਉਹਨਾਂ ਨੂੰ ਸੁੱਟਣਗੇ ਪਾਉਣਗੇ। ਦੋਹਰਾ ਲੋਹ ਖੰਡ ਕਰ ਅਗਨ ਵਤ, ਇਸ ਤਰ੍ਹਾਂ ਜਿਹੜਾ ਲੋੜਾ ਲੋਹਾ ਹੈ ਨਾ ਖੰਡ ਕੀਤਾ, ਜਾਣੀ ਉਹ ਜਿਵੇਂ ਰਗੜ ਕੇ ਬੂਰਜਾ ਬਣਾਇਆ ਹੁੰਦਾ ਹੈ, ਇਸ ਤਰ੍ਹਾਂ ਲੋਹ ਮਨੂਰ ਬਣਾ ਕੇ ਉਹਨੂੰ ਅਗਨੀਵਤ ਤਪਾ ਕੇ ਲਾਲ ਕਰਕੇ ਮੁਖ ਪਾਵੈ ਕਰ ਮਾਰ, ਕਹਿੰਦੇ ਉਹਦੇ ਉਹਨਾਂ ਦੇ ਮਾਰ ਕਰਕੇ ਨਾ ਤੇ ਫਿਰ ਮੂੰਹ ਵਿੱਚੋਂ ਜਿਹੜਾ ਲੋਹ ਹੈ ਮਨੂਰ ਹੈ ਉਹ ਬੂਰਜਾ ਪਾਉਣਗੇ। ਤਾਰਨ ਦੁੱਖ ਤੋਂ ਪੁਕਾਰ ਹੀ, ਭਿਆਨਕ ਦੁੱਖ ਦੇ ਵਿੱਚ ਪਏ ਹੋਏ ਫਿਰ ਉਹ ਪੁਕਾਰਾਂ ਕਰਨਗੇ, ਚਾਂਗਰਾ ਮਾਰਨਗੇ। ਕੋਏ ਨਾ ਸੁਣ ਹੈ ਪੁਕਾਰ, ਗੋਪਾਲ ਪਾਉਂਦੇ ਉਹਨਾਂ ਪਾਤਸ਼ਾਹਾਂ ਦੀ, ਫਿਰ ਉੱਥੇ ਜਦੋਂ ਮਾਰ ਪਈ ਤੇ ਮੂੰਹ ਵਿੱਚੋਂ ਲੋਹਾ ਜਿਹਾ ਪਾਇਆ ਤੇ ਫਿਰ ਕਿਸੇ ਨੇ ਫਰਿਆਦ ਉਹਨਾਂ ਦੀ ਚਾਂਗ ਸੁਣਨੀ ਨਹੀਂ ਹੈ। ਚੌਪਈ ਇਤਿਆਦਿਕ ਦੁੱਖ ਨਰਕ ਅਨੇਕਾ, ਵੇ ਜਿਹੜੇ ਪਾਤਸ਼ਾਹ ਬਣ ਕੇ ਨਾ ਭੁਲਾਉਂਦੇ ਹੈ ਜੇ ਤੇ ਨਹੀਂ ਕਰਦੇ ਉਹ ਫਿਰ ਨਰਕਾਂ ਵਿੱਚ ਅਨੇਕਾਂ ਤਰ੍ਹਾਂ ਦੇ ਦੁੱਖ ਪਾਉਂਦੇ। ਪਾਵੈ ਨਾਮ ਹੀਨ ਅਵਿਵੇਕਾ, ਜਿਹੜੇ ਨਾਮ ਤੋਂ ਰਹਿਤ ਅਗਿਆਨੀ ਪੁਰਸ਼ ਹੈ ਇਹੋ ਜਿਹੇ ਦੁੱਖ ਪਾਉਂਦੇ ਹਨ। ਕਰਤ ਵਿਕਾਰਨ ਵੈਸ ਬਿਤਾਈ, ਜਿਨ੍ਹਾਂ ਨੇ ਦੁਨੀਆਂ ਦੇ ਪਾਤਸ਼ਾਹ ਬਣ ਕੇ ਵਿਕਾਰ ਭੋਗਣਾ ਕਰਦਿਆਂ ਅਮਰ ਬਤੀਤ ਕੀਤੀ। ਕਬਹੁ ਨ ਸਿਮਰਨ ਮਹਿ ਲਿਵ ਲਾਈ, ਕਦੇ ਵੀ ਸਿਮਰਨ ਕਰਨ ਦੇ ਵਿੱਚ ਆਪਣੀ ਮਨ ਦੀ ਬਿਰਤੀ ਲਿਵ ਲਾਈ ਨੀ ਉਹਨਾਂ ਨੇ। ਜੋ ਤਸਕਰ ਕੋ ਤ੍ਰਾਸਤ ਵੇਰੀ, ਦੇਖ ਲਾ ਵੀ ਗੋਪਾਲ ਬੰਦੇ ਜਦੋਂ ਜਿਹਨੇ ਕੋਈ ਚੋਰ ਫੜਿਆ ਹੋਵੇ ਨਾ ਜਦੋਂ ਉਹਨੂੰ ਸਜ਼ਾ ਮਿਲਦੀ ਹੋਵੇ ਉਸ ਵੇਲੇ ਕੋ ਨਾ ਸ਼ੁਰਾਵਹਿ ਅਵਗੁਣ ਹੇਰੀ, ਉਹ ਚੋਰ ਦਾ ਗੁਨਾਹ ਦੇ ਕੇ ਉਹਨੂੰ ਸਜ਼ਾ ਮਿਲਣੀ ਦੇ ਕੇ ਰੋਂਦਾ ਧੋਂਦਾ ਚਾਂਗਰਾ ਮਾਰਦਾ ਦੇਖ ਤੇ ਚੋਰ ਕੀ ਹਾਮਾ ਭਰੇ ਨਾ ਕੋਈ ਕੋਈ ਨੀ ਉਹਨੂੰ ਛਿੜਾਉਂਦਾ ਹੈ। ਤਿਉ ਯਮ ਕੈ ਢਿੱਗ ਗਹਿਓ ਇਕੇਲਾ, ਇਸੇ ਤਰ੍ਹਾਂ ਜਿਹੜਾ ਇੱਥੇ ਪਾਤਸ਼ਾਹ ਬਣ ਕੇ ਗੁਨਾਹ ਪਾਪ ਜਲੋਂ ਕਰਦਾ ਰਿਹਾ ਸੀ ਜਮਾਂ ਦੇ ਵਿੱਚ ਕੋਲੋਂ ਕੱਲਾ ਫੜਿਆ ਹੁੰਦਾ ਹੈ। ਅਨਕ ਜਾਤਨਾ ਮਾਹੇ ਦੁਹੇਲਾ, ਅਨੇਕਾਂ ਤਰ੍ਹਾਂ ਦੀ ਜਿਹੜੀ ਸਜ਼ਾ ਕਰਕੇ ਮਾਰ ਕਰਕੇ ਫਿਰ ਬਹੁਤ ਔਖਾ ਹੁੰਦਾ ਹੈ। ਦੋਹਰਾ ਸੁਤ ਬਨ ਤਾਦਿਕ ਰਾਜ ਸੁਖ, ਜਿਹੜੇ ਉਹਦੇ ਘਰ ਦੇ ਪੁੱਤਰ ਸੀ ਪਤਨੀ ਸੀ ਹੋਰ ਰਾਜ ਭਾਗ ਦਾ ਸੁਖ ਸੀ। ਸਭ ਹੈ ਪਦਾਰਥ ਪਾਸ, ਇਸ ਦੁਨੀਆਂ ਵਿੱਚ ਉਹਦੇ ਕੋਲੇ ਸੁਖਮਈ ਪਦਾਰਥ ਕੋਲ ਸਨ। ਬੈਸ ਬਿਹਾਵਹਿ ਨਾਮ ਬਿਨ, ਪਾਤਸ਼ਾਹ ਦੀ ਨਾਮ ਤੋਂ ਬਗੈਰ ਉਮਰ ਲੰਘ ਜਾਂਦੀ। ਮਾਇਆ ਨ ਪ੍ਰਭ ਕੀ ਤਾਸ, ਐਵੇਂ ਗੋਪਾਲ ਪਾਂਦੇ ਸਮਝ ਲਾ ਪਰਮੇਸ਼ਰ ਦੀ ਉਹਨਾਂ ਦੇ ਉੱਪਰ ਕੋਈ ਮਿਹਰ ਨਹੀਂ ਹੁੰਦੀ ਹੈ, ਨਰਾਜੀ ਹੀ ਹੁੰਦੀ ਹੈ, ਜਿਸ ਕਰਕੇ ਭੁੱਲੇ ਰਹਿੰਦੇ। ਪਾਂਦੇ ਸੁਣ ਸਰੋਨਨ, ਪਾਂਦੇ ਸੁਣ ਸਰੋਨਨ ਵਿਖੈ, ਗੋਪਾਲ ਪਾਂਦੇ ਨੇ ਕੰਨਾਂ ਵਿੱਚ ਗੁਰੂ ਮਹਾਰਾਜ ਦੇ ਬਚਨਾਂ ਨੂੰ ਸੁਣ ਕੇ। ਚਮਕੀ ਚੌਂਪ ਅਪਾਰ, ਹੋਰ ਜਿਹੜੀ ਇੱਛਾ ਗੁਰੂ ਮਹਾਰਾਜ ਦੇ ਬਚਨ ਸੁਣਨ ਤੋਂ, ਬਚਨ ਸੁਣਨ ਵਾਸਤੇ ਅੰਦਰ ਕਹਿੰਦੇ ਚਮਕੀ ਆ ਜਾਗੀ ਇੱਛਾ ਵੀ ਹੋਰ ਵੀ ਬਚਨ ਮਹਾਰਾਜ ਤੋਂ ਮੈਂ ਸੁਣਾ ਤੇ ਵਸਾਵਾਂ। ਗੁਰਬਚ ਅੰਕੁਸ਼ ਨਾਗ ਮਨ, ਗੁਰੂ ਨਾਨਕ ਸਾਹਿਬ ਦੇ ਜਿਹੜੇ ਬਚਨ ਹੈ ਇਹ ਤਾਂ ਕੁੰਡੇ ਵਰਗੇ ਹੈ, ਜਿਹੜਾ ਆਪਣਾ ਮਨ ਹੈ ਉਹਨੂੰ ਕਹਿੰਦੇ ਨੇ ਹਾਥੀ ਵਾਂਗ ਜਾਣਿਆ। ਲੱਖ ਕਰ ਤੇ ਅਨੁਸਾਰ, ਜਾਣ ਕੇ ਮਹਾਰਾਜ ਦੇ ਗਿਆਨ ਰੂਪੀ ਕੁੰਡਾਂ ਦੇ ਅਨਸਾਰੀ ਹੋਇਆ ਇਸਦਾ ਮਨ ਹਾਥੀ। ਚੌਪਈ ਕਲਾਵਾਨ ਤੁਮ ਮੈਂ ਮਨ ਜਾਣੇ, ਫਿਰ ਕਹਿੰਦਾ ਮਹਾਰਾਜ ਮੈਂ ਮਨ ਵੀ ਜਾਣਿਆ, ਤੁਸੀਂ ਤਾਂ ਬਹੁਤ ਸ਼ਕਤੀਆਂ ਵਾਲੇ ਹੋ। ਰੁਚਰ ਬਚਨ ਦਾਨੀ ਕਲਿਆਨੇ, ਤੁਹਾਡੇ ਜਿਹੜੇ ਬਚਨ ਹੈ ਉਹ ਤਾਂ ਮੁਕਤੀ ਦੇਣ ਵਾਲੇ ਹਨ। ਇੱਕ ਸ਼ੰਕਾ ਸੋ ਸ਼ੰਕਤ ਮਨ ਹੈ, ਇੱਕ ਮਹਾਰਾਜ ਇਹੋ ਜਿਹੀ ਸ਼ੰਕਾ ਹੈ ਜਿਹਦੇ ਕਰਕੇ ਮੇਰਾ ਮਨ ਬਹੁਤ ਸ਼ੰਕਾ ਸਹਿਤ ਹੋਇਆ ਹੋਇਆ। ਉੱਤਰ ਦੇਹੋ ਲਖਿਓ ਗੁਰ ਜਨ ਹੈ, ਤੁਹਾਨੂੰ ਤਾਂ ਮਹਾਰਾ ਆਪਣੇ ਗੁਰੂ ਦੇ ਸਮਾਨ ਮੈਂ ਜਾਣਿਆ, ਤੁਸੀਂ ਮਹਾਰਾ ਜਵਾਬ ਦੇਵੋ, ਸ਼ੰਕਾ ਦਾ ਸਮਾਧਾਨ ਕਰ ਦਿਓ। ਜੇ ਸੁਲਤਾਨ ਖਾਨ ਫਸ ਨੇਹੂ, ਜਿਹੜੇ ਮਹਾਰਾ ਸੁਲਤਾਨ ਚੱਕਰਵਰਤੀ ਪਾਤਸ਼ਾਹ ਖਾਨ ਬਹਾਦਰ ਮੋਹ ਵਿੱਚ ਫਸ ਜਾਂਦੇ, ਨਾਮ ਸਮਾਰਹਿ ਭੂਲ ਨ ਕੇਹੂ, ਕਦੇ ਵੀ ਜ਼ਿੰਦਗੀ ਵਿੱਚ ਭੁੱਲ ਕੇ ਨਾਮ ਨੂੰ ਸਮਿਤੀ ਨਹੀਂ ਕਰਦੇ ਹਨ। ਤਿੰਨ ਕੋ ਕਿਉਂ ਭੈ ਦੇਤ ਨ ਸਵਾਮੀ, ਹੇ ਮਹਾਰਾਜ ਉਹਨਾਂ ਪਾਤਸ਼ਾਹਾਂ ਨੂੰ ਫਿਰ ਮਾਲਕ ਕਿਉਂ ਨਹੀਂ ਡਰ ਪੈ ਦਿੰਦਾ ਹੈ। ਜਾਂ ਤੇ ਸਿਮਰਹਿ ਅੰਤਰ ਜਾਮੀ, ਉਹਨਾਂ ਨੂੰ ਵਾਹਿਗੁਰੂ ਰੱਬ ਭੈ ਦੇਵੇ ਜਿਸ ਕਰਕੇ ਉਹ ਵਾਹਿਗੁਰੂ ਨੂੰ ਸਿਮਰਨ ਕਰਨ ਦੇ ਕਰਨ ਡਰਦੇ ਹੋਏ ਚੇਤੇ ਕਰਨ। ਨਿਰਭੈ ਵਿਸ਼ੇਨ ਮਹਿ ਰਚ ਮਾਨਵ, ਉਹ ਜਿਹੜੇ ਮਨੁੱਖ ਹੈ ਨਿਰਭੈ ਹੋ ਕੇ ਵਿਸ਼ਿਆਂ ਵਿੱਚ ਰਚੇ ਰਹਿੰਦੇ। ਭੁੱਲੇ ਭਜਨ ਨਾਇਕ ਨਹਿ ਜਾਣਵ, ਭੁੱਲੇ ਹੋਏ ਭਜਨ ਸਰਵਣ ਕਰਨਾ ਥੋੜਾ ਮਾਤਰ ਜਾਣਦੇ ਨਹੀਂ ਹੈ। ਪਰਮੇਸ਼ਰ ਉਹਨਾਂ ਨੂੰ ਡਰ ਦੇਵੇ ਤਾਂ ਕਿ ਉਹ ਡਰਦੇ ਹੋਏ ਰੱਬ ਨੂੰ ਚੇਤੇ ਕਰਨ। ਮਨ ਕੀ ਧਨ ਧਨ ਮਹਿ ਅਤ ਪ੍ਰੀਤੂ, ਸਗੋਂ ਉਹਨਾਂ ਲੋਕਾਂ ਦੀ ਮਨ ਦੀ ਸਰੀਰ ਦੀ ਧਨ ਦੀ ਬਹੁਤੀ ਪ੍ਰੀਤੀ ਹੁੰਦੀ ਹੈ। ਤਾਜ ਨਾ ਸਕ ਹੈ ਚਿਤ ਦ੍ਰਿੜ ਪ੍ਰਤੀਤ, ਐਸਾ ਯਕੀਨ ਕਹਿੰਦੇ ਪੱਕਾ ਚਿਤ ਹੁੰਦਾ, ਕਦੇ ਧਨ ਦੀ ਪ੍ਰੀਤੀ ਨੀ ਮਨ ਵਿੱਚੋਂ ਛੱਡ ਹੀ ਨਹੀਂ ਸਕਦੇ। ਦੋਹਰਾ ਥਿਰਤਾ ਸੀ ਸੰਸਾਰ ਮਹਿ, ਅਸੀਂ ਸੰਸਾਰ ਦੇ ਵਿੱਚ ਟਿੱਕੇ ਰਹਿਣਾ, ਅਸੀਂ ਨੀ ਮਰਨਾ, ਮੁਰਨਾ ਹੈ ਉਹ ਸੰਸਾਰ ਵਿੱਚ ਜਾਣ ਕੇ। ਲਖ ਸੰਚਤ ਅਤ ਆਤਮ, ਜਾਣ ਕੇ ਸੰਸਾਰ ਦੇ ਵਿੱਚ ਬੜੀ ਮਾਇਆ ਇਕੱਠੀ ਕਰੀ ਤੁਰੇ ਜਾਂਦੇ ਆ। ਸੁਣ ਤੋ ਸਰੋਨ ਆਨੰਦ ਭਨਤ, ਗੋਪਾਲ ਪਾਂਧੇ ਦੇ ਬਚਨ ਕੰਨਾਂ ਵੀ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਮੁਖੋਂ ਫਿਰ ਕਹਿਣ ਲੱਗੇ, ਨਾਨਕ ਦੀਨਾ ਨਾਥ, ਗੁਰੂ ਨਾਨਕ ਸਾਹਿਬ ਗਰੀਬਾਂ ਦੇ ਮਾਲਕ ਹਨ। ਸ੍ਰੀ ਮੁਖ ਵਾਕ ਭੈ ਤੇਰੇ ਡਰ ਅਗਲਾ, ਗੁਰੂ ਮਹਾਰਾਜ ਕਹਿੰਦੇ ਵੀ ਤੇਰੇ ਤਾਈ ਦੱਸਦੇ ਹਾਂ ਅੱਗੇ ਉਹਨਾਂ ਦੇ ਤਾਂ ਹੀ ਬੜਾ ਪਏ ਤੇ ਬਹੁਤਾ ਅਗਲਾ ਬਹੁਤਾ ਡਰ ਹੋਵੇਗਾ। ਖੱਪ ਖੱਪ ਛਿੱਜੈ ਦੇਹ, ਉਸ ਡਰ ਪੈ ਕਰਕੇ ਫਿਰ ਉਹ ਲੋਕਾਂ ਦੀ ਜਿਨ੍ਹਾਂ ਨੇ ਨਾਮ ਭੁਲਾਇਆ ਹੈ, ਕਹਿੰਦੇ ਉਹ ਪੈ ਡਰ ਕਰਕੇ ਖੱਪ ਖੱਪੇ ਜਿਹੜੀ ਦੇਹ ਛਿੱਜੈ ਕੀ ਕਮਜ਼ੋਰ ਹੋ ਜਾਏ, ਕ੍ਰਿਸ ਹੋ ਜਾਏਗੀ। ਨਾਵ ਜਿੰਨਾ ਸੁਲਤਾਨ ਖਾ, ਜਿਨ੍ਹਾਂ ਦਾ ਇੱਥੇ ਨਾਮ ਵੀ ਇਹ ਸੁਲਤਾਨ ਹੈ, ਚੱਕਰਵਰਤੀ ਪਾਤਸ਼ਾਹ, ਇਹ ਜੀ ਖਾਨ ਬਹਾਦਰ ਸਾਹਿਬ ਹੈ। ਹੋਦੇ ਡਿੱਠੇ ਖੇ, ਉੱਥੇ ਪ੍ਰਲੋਕ ਵਿੱਚ ਵੀ ਕਹਿੰਦੇ, ਇੱਥੇ ਵੀ ਅਖੀਰ ਨੂੰ ਮਿੱਟੀ ਦੀ ਢੇਰੀ ਹੋਈ ਕਹਿੰਦੇ ਦੇਖੇ ਜਾਂਦੇ। ਨਾਨਕ ਉੱਠੀ ਚੱਲਿਆ, ਮਹਾਰਾਜ ਕਹਿੰਦੇ ਜਦੋਂ ਉੱਠ ਕੇ ਇੱਥੋਂ ਚੱਲਣਾ ਕਰਦੇ, ਸਭ ਕੂੜੇ ਟੁੱਟੇ ਨੇ, ਜਿਹੜੇ ਕੋਈ ਝੂਠੇ ਮੋਹ ਪ੍ਰੇਮ ਹੈ ਸਾਰੇ ਉਹਨਾਂ ਦੇ ਟੁੱਟ ਜਾਂਦੇ, ਜਿਤਰਾਇਆ ਤਿਤਰਾ ਗੱਛੀ ਕਹਿ ਕੇ ਵਾਪਸ ਮੁੜੇ ਆਉਂਦੇ। ਚੌਪਈ ਨਿਸ ਬਾਸੁਰ ਇੱਕ ਸਰਸ ਡਰਾਇਓ, ਰਾਤ ਹੋਵੇ ਦਿਨ ਹੋਵੇ ਇਸ ਤਰ੍ਹਾਂ ਕਹਿੰਦੇ ਬੇਸ਼ਾਸਤਰੀ ਕਰਤਿਆਂ ਨੇ ਜੀਵ ਨੂੰ ਡਰਾਇਆ, ਮੰਦ ਮਤੀ ਭਾ ਭੈ ਸੁ ਭੁਲਾਇਓ। ਇਹ ਜੀਵ ਕਹਿੰਦੇ ਐਸਾ ਭੈੜੀ ਮਤ ਵਾਲਾ ਹੋ ਗਿਆ, ਇਸਨੇ ਪਰਮੇਸ਼ਰ ਦੇ ਭੈ ਨੂੰ ਅਗਲੇ ਪ੍ਰਲੋਕ ਦੇ ਡਰ ਨੂੰ ਵੀ ਭੁਲਾ ਦਿੱਤਾ। ਛਿਨ ਛਿਨ ਆਯੁਰ ਬੀਤਤ ਜਾਣੇ, ਡਰ ਨੂੰ ਭੁੱਲਿਆ ਥੋੜੇ ਥੋੜੇ ਸਮੇਂ ਕਰਕੇ ਉਮਰੇ ਦੀ ਬੀਤਦੀ ਜਾਂਦੀ। ਦਿਨ ਦਿਨ ਦੇਹ ਦਸ਼ਾ ਪਲਟਾਈ, ਦਿਨ ਦਿਨ ਕਰਕੇ ਜਿਹੜੀ ਦੇਹ ਦੀ ਹਾਲਤ ਹੈ ਬਦਲਦੀ ਜਾਂਦੀ ਹੈ। ਵਿਸ਼ਿਆਂ ਮਹ ਖੱਪ ਬਹੁ ਕਰ ਨੇਹਾ, ਇਹ ਕਹਿੰਦੇ ਵਿਸ਼ਿਆਂ ਵਿੱਚ ਖੱਪਦਾ ਹੋਇਆ ਹੋਇਆ ਤੇ ਬਹੁਤ ਮਿਓ ਪ੍ਰੇਮ ਕਰਦਾ ਹੈ। ਅੰਤ ਕਾਲ ਮਹ ਛੀਜਤ ਦੇਹਾ, ਅੰਤ ਦਾ ਮੌਤ ਦਾ ਸਮਾਂ ਆਉਂਦਾ, ਫਿਰ ਜਿਹੜਾ ਸਰੀਰ ਹੈ ਬੜਾ ਇਹਦਾ ਸ਼ੀਤ ਕੀਏ ਕਮਜ਼ੋਰ ਹੁੰਦਾ ਹੈ, ਦੁਖੀ ਹੁੰਦਾ ਹੈ। ਨਾਉ ਖਾਲ ਸੁਲਤਾਨ ਪਨੇਹੀ, ਇਹਨਾਂ ਦਾ ਇੱਥੇ ਨਾਮ ਵੀ ਸੁਲਤਾਨ ਚੱਕਰਵਰਤੀ ਇਹ ਪਾਤਸ਼ਾਹ, ਇਹਨਾਂ ਦਾ ਇਹ ਵੀ ਖਾਨ ਬਹਾਦਰ ਸਾਹਿਬ ਹੈ। ਦ੍ਰਿਸ਼ਟਾਵਤ ਹੈ ਮਿਲਤੇ ਖੇਹੀ, ਮਰਨ ਸਮੇਂ ਫਿਰ ਕਹਿੰਦੇ ਮਿੱਟੀ ਵਿੱਚ ਖੇ ਹੁੰਦੇ, ਮਿੱਟੀ ਵਿੱਚ ਮਿਲਦੇ ਹੋਏ ਦਿਸਦੇ ਹਨ। ਗੁਰੂ ਨੇ ਹੋ ਦੇਹ ਧਨ ਜੋ, ਜਿਹੜਾ ਸਰੀਰ ਦਾ ਧੰਦਾ ਉਹ ਮੂੰਹ ਪ੍ਰੇਮ ਕਰਦੇ ਸੀ, ਸਭ ਝੂਠੇ ਹੀ ਸਾਬਤ ਹੁੰਦਾ। ਛੋੜ ਚੱਲਿਓ ਬਸ ਚੱਲਤ ਨ ਕੋ, ਅੱਜ ਮਰਨ ਸਮੇਂ ਛੱਡ ਕੇ ਚੱਲਿਆ ਹੈ, ਨਾਲ ਨੀ ਕੋਈ ਚੱਲਦਾ ਧਨ ਪਦਾਰਥ ਤੇ ਸਰੀਰ। ਨਹਿ ਜਾਵਹਿ ਇਹ ਸੰਗ ਅਗਾਰੀ, ਪਾਂਦੇ ਇਹ ਜਿਹੜਾ ਧਨ ਹੈ ਹੋਰ ਸਰੀਰ ਅੱਗੇ ਨਾਲ ਨੀ ਜਾਂਦਾ। ਜਿਨ ਹੈ ਹੇਤ ਨਿਜ ਬਾਜੀ ਹਾਰੀ, ਜਿਸ ਧਨ ਵਾਸਤੇ ਜਾਂ ਪੁੱਤਰ ਧੀਆਂ ਹੇਤ ਵਾਸਤੇ ਆਪਣੇ ਮੁੱਖ ਜਨਮ ਦੀ ਜਿਹੜੀ ਬਾਜੀ ਇਹਨੇ ਹਾਰ ਦਿੱਤੀ, ਸਾਰੀ ਜ਼ਿੰਦਗੀ ਇਹਨਾਂ ਦੇ ਪਿੱਛੇ ਲਾ ਦਿੱਤੀ। ਦੋਹਰਾ ਗਿਆਨਹੀਨ ਅਗਿਆਨ ਮਹਿ, ਜਿਹੜੇ ਗਿਆਨ ਤੋਂ ਰਹਿਤ ਅਗਿਆਨ ਦੇ ਵਿੱਚ, ਨਹਿ ਜਾਣਹਿ ਨਿਜ ਕਾਲ, ਜਾਣਦੇ ਨੇ ਵੀ ਆਪਣਾ ਮਰਨਾ, ਅਸੀਂ ਮਰਨਾ ਹੈ, ਆਪਣੀ ਮੌਤ ਨੂੰ ਨਹੀਂ ਜਾਣਦੇ। ਨੈਣਹੀਨ ਜਿਉ ਜਾਤ ਹੈ, ਉਹਨਾਂ ਦੀ ਗਲਤ ਇਉਂ ਹੈ ਜਿਹਨਾਂ ਨੇਤਰਾਂ ਦੀ ਨਿਗਾਹ ਤੋਂ ਰਹਿਤ ਅੰਨਾ ਮਨੁੱਖ ਕਹਿੰਦੇ ਜਾਂਦਾ ਹੁੰਦਾ। ਸਮ ਹੈ ਸਰਪ ਵਿਸ਼ਾਲ, ਸਾਹਮਣੇ ਬੜਾ ਭਾਰੀ ਕਹਿੰਦੇ ਭਿਆਨਕ ਸੱਪ ਹੁੰਦਾ, ਅੰਨਾ ਮਨੁੱਖ ਉਧਰ ਨੂੰ ਜਾਂਦਾ ਹੁੰਦਾ। ਚੌਪਈ ਕਰਨਾ ਕਰ ਸਤ ਗੁਰ ਜਿਸ ਭੇਟੈ, ਵੀ ਗੋਪਾਲ ਪਾਂਦੇ ਕਿਰਪਾ ਕਰਕੇ ਜਿਸਨੂੰ ਸਤਿਗੁਰੂ ਆ ਮਿਲਦੇ, ਤੇ ਕੋ ਲਗ ਹਨ ਜਮ ਤੇ ਫੇਟ, ਨਾਮ ਜਪਣ ਲੱਗ ਪੈਂਦਾ ਉਹਨੂੰ ਜਮਾਂ ਦੀ ਜਿਹੜੀ ਫੇਟ ਉਹ ਨੀ ਲੱਗਦੀ ਹੈ, ਜਿਵੇਂ ਕੋਈ ਪਾਸੇ ਜੇ ਕਰਕੇ ਧੱਕਾ ਜਾ ਵੱਜਿਆ, ਕਈਆਂ ਬੱਸਾਂ ਇਸ ਤਰ੍ਹਾਂ ਪਾਸੇ ਦੇ ਮਾਰ ਜਾਂਦੀਆਂ, ਉਹਨੂੰ ਕਹਿੰਦੇ ਫੇਟ ਮਾਰ ਗਿਆ। ਇੱਕ ਤਾਂ ਸਿੱਧਾ ਧੱਕਾ ਜਾ ਹੁੰਦਾ, ਇੱਕ ਪਾਸੇ ਦੀ ਇਸ ਤਰ੍ਹਾਂ ਕਹਿੰਦੇ ਉਹਨਾਂ ਨੂੰ ਜਮਾਂ ਦੀ ਫਿਰ ਟੇਢਾ ਜਾ ਧੱਕਾ ਨੀ ਫਿਰ ਲੱਗਦਾ ਹੈ। ਘਰ ਉਪਦੇਸ਼ ਗਿਆਨ ਦੇ ਨੈਣਾ, ਜਿਹੜੇ ਸਤਿਗੁਰੂ ਉਹਨਾਂ ਨੂੰ ਕਹਿੰਦੇ ਉਪਦੇਸ਼ ਦੇ ਕੇ ਗਿਆਨ ਦੇ ਨੇਤਰ ਬਖਸ਼ ਦਿੰਦੇ। ਸਰਪ ਕਾਲ ਕੋ ਕਬ ਤੇ ਭੈ ਨਾ, ਜਿਹੜਾ ਕਾਲ ਰੂਪੀ ਸੱਪ ਹੈ ਉਹਨਾਂ ਨੂੰ ਉਸਦਾ ਕਦੇ ਫਿਰ ਭੈ ਡਰ ਰਹਿੰਦਾ ਹੀ ਨਹੀਂ। ਲਾਗੀ ਨਾਮ ਵਿਖੇ ਲਿਵ ਮਨ ਕੀ, ਕਿਉਂਕਿ ਉਹਨਾਂ ਦੀ ਜਿਹੜੀ ਮਨ ਦੀ ਲੈ ਬਿਰਤੀ ਹੈ ਨਾਮ ਵਿੱਚ ਲੱਗ ਗਈ। ਚਿੱਤ ਤੇ ਪ੍ਰੀਤ ਤਜੀ ਤਨ ਧਨ ਕੀ, ਚਿੱਤ ਵਿੱਚੋਂ ਜਿਹੜੀ ਪ੍ਰੀਤੀ ਸੀ ਸਰੀਰ ਦੀ ਧਨ ਦੀ ਉਹਨਾਂ ਨੇ ਛੱਡ ਦਿੱਤੀ। ਪਰਮਾਰਥ ਮਹਿ ਦ੍ਰਿਸ਼ਟ ਲਗਾਈ। ਜਿਹੜਾ ਪਰਮਾਰਥ ਹੈ ਗਿਆਨ ਸਰੂਪ ਵਾਹਿਗੁਰੂ, ਉਹਦੇ ਵਿੱਚ ਉਹਨਾਂ ਨੇ ਨਿਗਾਹ ਲਾਈ ਹੈ, ਧਿਆਨ ਲਗਾਇਆ ਹੈ। ਜਗ ਕਾਰਜ ਤੇ ਬ੍ਰਿਤ ਉਠਾਈ। ਉਹ ਜਿਹੜੇ ਸੰਸਾਰ ਦੇ ਕੰਮ ਧੰਦੇ, ਇਹਨਾਂ ਤੋਂ ਉਹਨਾਂ ਨੇ ਆਪਣੀ ਬਿਰਤੀ ਨੂੰ ਉਠਾ ਲਿਆ। ਇੱਧਰੋਂ ਇਸ ਪਾਸੇ ਬਿਰਤੀ ਵੀ ਲਿਆਉਂਦੇ ਨਹੀਂ। ਉਹ ਦੇਹਾਦਿਕ ਮਿਥਿਆ ਸਭ ਜਾਣੇ, ਕਿਉਂਕਿ ਉਹਨਾਂ ਨੇ ਵੀ ਦੇਹ ਤੋਂ ਆ ਲੈ ਕੇ ਦੇਹ ਦੇ ਨਾਲ ਜਿਹੜੇ ਜੁੜੇ ਆ ਸਾਗ ਸੰਬੰਧੀ, ਸਭ ਐਵੇਂ ਨਾਸਵੰਤ ਝੂਠੇ ਉਹ ਜਾਣਿਆ ਹੈ। ਵਿਸ਼ਾ ਵਾਸਨਾ ਮਨ ਵਿਸਰਾਨੇ, ਵਿਸ਼ਿਆਂ ਦੀਆਂ ਵਾਸਨਾ ਵੀ ਮਨ ਤੋਂ ਉਹਨਾਂ ਨੇ ਭੁਲਾ ਦਿੱਤੀਆਂ ਹਨ। ਨਿਜ ਸਰੂਪ ਜੋ ਭਇਓ ਭੁਲਾਵਾ, ਆਪਣਾ ਜਿਹੜਾ ਸਵੈ ਸਰੂਪ ਸਰਚਨ ਸੀ ਉਹਦੇ ਵੱਲੋਂ ਜਿਹੜਾ ਭੁਲਾਵਾ ਕਹਿੰਦੇ ਉਹ ਭੁੱਲ ਗਿਆ ਹੋਇਆ ਸੀ। ਤੇਹ ਜਾਨਣ ਕੋ ਚਿਤ ਲਲਚਾਵਾ, ਮੇਰਾ ਸਵੈ ਸਰੂਪ ਕਿਹਾ ਉਹਨੂੰ ਜਾਨਣ ਵਾਸਤੇ ਉਹਨਾਂ ਦਾ ਚਿਤ ਕਹਿੰਦੇ ਚਾਹਵਾਨ ਹੋਇਆ। ਦੋਹਰਾ ਸਤ ਸੰਗਤ ਕੇ ਸੰਗ ਤੇ, ਸਤਸੰਗਤ ਦੇ ਸੰਗ ਕਰਨ ਨਾਲ ਦ੍ਰਿੜ ਹੋਇਓ ਅਭਿਆਸ, ਪੱਕਾ ਕਹਿੰਦੇ ਨਾਮ ਜਾਪ ਦਾ ਅਭਿਆਸ ਹੋ ਗਿਆ। ਗਇਓ ਭੁਲਾਵਾ ਭਰਮ ਕਾ, ਭਰਮ ਕਰਕੇ ਜਿਹੜਾ ਭੁਲੇਖਾ ਜਾ ਸੀ ਉਹ ਚਲਿਆ ਗਿਆ। ਸਹਿਜ ਸੁਖ ਹੈ ਪ੍ਰਕਾਸ਼, ਜਿਹੜਾ ਸਹਿਜ ਦਾ ਸੁਖ ਹੈ, ਗਿਆਨ ਦਾ ਸੁਖ ਹੈ, ਉਹਦਾ ਪ੍ਰਕਾਸ਼ ਉਹਦਾ ਚਾਨਣ ਹੁੰਦਾ। ਚੌਪਈ ਦੇਹ ਦੁਖੀ ਤੇ ਦੁੱਖ ਨਹਿ ਮਨ ਹੈ, ਇਹੋ ਜਿਹੇ ਜਿਨ੍ਹਾਂ ਨੂੰ ਕਹਿੰਦੇ ਫਿਰ ਗਿਆਨ ਦੇ ਸੁਖ ਦਾ ਪ੍ਰਕਾਸ਼ ਹੋ ਗਿਆ, ਫਿਰ ਕਰਮਾਂ ਕਰਕੇ ਦੇਹ ਉਹਨਾਂ ਦੀ ਦੁਖੀ ਹੋਵੇ, ਪਰ ਹੋਰ ਕੋਈ ਦੁਸ਼ਟ ਬੈਰੀ ਉਹਨਾਂ ਦੀ ਦੇਹ ਨੂੰ ਦੁੱਖ ਦੇਵੇ, ਫਿਰ ਵੀ ਉਹ ਦੁੱਖ ਨਹੀਂ ਮੰਨਦੇ। ਅਨਕ ਵਿਲਾਸਨ ਸੁਖ ਨਹਿ ਜਨ ਹੈ, ਅਨੇਕਾਂ ਤਰ੍ਹਾਂ ਦੇ ਜਿਹੜੇ ਮੌਜ ਮੇਲੇ ਉਹਨਾਂ ਦੇ ਵਿੱਚ ਕੋਈ ਭੋਰਾ ਮਾਤਰ ਸੁਖ ਨਹੀਂ ਮੰਨਦੇ। ਥਿਰਤਾ ਪਾਏ ਨਾ ਡੋਲਹ ਸੋ, ਐਸੀ ਇਸਤਰੀ ਪਾਉਂਦੇ ਆ ਕਦੇ ਵੀ ਉਹ ਡਾਵਾਂ ਡੋਲ ਨਹੀਂ ਹੁੰਦੇ। ਰਹਿ ਏਕ ਰਸ ਦ੍ਵੈਤ ਖੋ, ਦ੍ਵੈਤ ਭਾਵ ਨੂੰ ਗਵਾ ਕੇ ਇੱਕ ਰਸ ਹੀ ਉਹ ਆਪਣਾ ਸਵੈ ਸਰੂਪ ਦੇ ਵਿੱਚ ਜੁੜੇ ਰਹਿੰਦੇ ਹਨ। ਜਨਮ ਮਰਨ ਤਿੰਨ ਤੇ ਛੁੱਟ ਗਏ, ਜਿਹੜੇ ਜਨਮ ਮਰਨ ਦੇ ਦੁੱਖ ਸੀ ਜਾਂ ਜਨਮ ਮਰਨ ਦੇ ਚੱਕਰ ਸੀ ਉਹਨਾਂ ਤੋਂ ਉਹਨਾਂ ਦਾ ਛੋਟਾ ਛੁੱਟ ਗਿਆ। ਹਰ ਪਦ ਪਾਏ ਮੁਕਤ ਸੋ ਭਏ, ਵਾਹਿਗੁਰੂ ਦੀ ਪ੍ਰਾਪਤੀ ਨੂੰ ਪਾ ਕੇ ਉਹ ਤਾਂ ਮੁਕਤ ਹੋ ਗਏ। ਅਸਬਿਦ ਪਾਦਾ ਹਿਰਦੈ ਤਰੀ ਜੈ, ਗੋਪਾਲ ਪਾਂਡੇ ਇਸ ਤਰ੍ਹਾਂ ਤੂੰ ਹਿਰਦੇ ਵਿੱਚ ਧਾਰ ਲੈ, ਤਨ ਅਭਿਮਾਨ ਨ ਮੂਲ ਕਰੀ ਜੈ, ਸਰੀਰ ਦਾ ਜਿਹੜਾ ਮਾਨ ਆ ਉਹ ਤਾਂ ਮੂਲ ਉੱਕਈ ਨਾ ਕਦੇ ਨਾ ਕਰੀਏ। ਹਰ ਸਿਮਰਨ ਕਰ ਆਪਾ ਹਰੀਏ, ਵਾਹਿਗੁਰੂ ਦਾ ਭਜਨ ਸਿਮਰਨ ਕਰਕੇ ਜਿਹੜਾ ਆਪਾ ਭਾਵ ਹੈ ਹੰਕਾਰ ਨੂੰ ਨਾਸ ਕਰ ਦੇਈਏ। ਹਰ ਬਿਨ ਅਨੰਤ ਦ੍ਰਿਸ਼ਟ ਨਹਿ ਧਰੀਏ, ਪਰਮੇਸ਼ਰ ਤੋਂ ਬਗੈਰ ਹੋਰ ਕਿਸੇ ਤੇ ਬਿਲਕੁਲ ਨਾ ਨਿਗਾਹ ਰੱਖੀਏ, ਵੀ ਪਰਮੇਸ਼ਰ ਤੋਂ ਬਗੈਰ ਹੋਰ ਵੀ ਕੋਈ ਦਊਗਾ, ਹੋਰ ਵੀ ਕੋਈ ਐਸਾ ਤਾਂ ਨਿਗਾਹ ਨਹੀਂ ਰੱਖੀਏ। ਦੁਰਲਭ ਨਰ ਤਨ ਕਰਹੋ ਸਕਾਰ, ਇਸ ਤਰ੍ਹਾਂ ਗੋਪਾਲ ਪਾਂਡੇ ਜਿਹੜਾ ਮਨੁੱਖ ਜਨ ਬੜਾ ਦੁਰਲਭ ਮਿਲਿਆ ਨੂੰ ਸਫਲ ਕਰ ਲੈ। ਪੁਨ ਨਾ ਜਨਮ ਪਾਵਹਿ ਪਰਮਾਰਥ, ਫਿਰ ਤੋਂ ਗਿਆਨ ਸਰੂਪ ਵਾਹਿਗੁਰੂ ਨੂੰ ਪਾ ਲਏਗਾ, ਫਿਰ ਮੁੜ ਕੇ ਜਮਣਾ ਮਰਨਾ ਨਹੀਂ ਪਾਵੇਗਾ। ਦੋਹਰਾ ਸੁਨ ਪਾਦਾ ਪਾਇਨ ਪਰਾ, ਇਹੋ ਜਿਹੇ ਮਹਾਰਾਜ ਦੇ ਮੁਖ ਦੇ ਬਚਨ ਸੁਣ ਕੇ ਗੋਪਾਲ ਪਾਂਦਾ ਤਾਂ ਗੁਰੂ ਮਹਾਰਾਜ ਦੇ ਚਰਨੀ ਢਹਿ ਪਿਆ। ਹਉ ਸਬੰਧ ਮਤ ਮੰਦ, ਮਹਾਰਾ ਮੈਂ ਤਾਂ ਭੈੜੀ ਮਤ ਵਾਲਾ, ਤਰ੍ਹਾਂ ਤਰ੍ਹਾਂ ਦੇ ਬੰਧਨਾਂ ਵਿੱਚ ਬੱਝਿਆ ਪਿਆ, ਫਸਿਆ ਪਿਆ। ਲਖੀ ਨ ਤੁਬ ਗਤ ਜਾਵ ਹੀ, ਜਿਹੜੀ ਮਹਾਰਾ ਅਵਸਥਾ ਹੈ ਹਾਲਤ ਹੈ ਉਹ ਤਾਂ ਜਾਣੀ ਨਹੀਂ ਜਾ ਸਕਦੀ ਹੈ। ਭਾ ਅਵਤਾਰ ਮੁਕੰਦ, ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਮੁਕਤੀ ਦੇਣ ਵਾਲਾ ਜਿਹੜਾ ਪਰਮੇਸ਼ਰ ਉਹਦੇ ਤੁਸੀਂ ਅਵਤਾਰ ਹੋ ਗਏ ਹੋ। ਚੌਪਈ ਬਦਨ ਗਿਰਾ ਤਵ ਜਿਉ ਕਰ ਵਾਰਾ, ਤੁਹਾਡੇ ਮੁਖ ਦੀ ਜਿਹੜੀ ਬਾਣੀ ਉਹ ਤਾਂ ਮਹਾਰਾਜ ਜਿਵੇਂ ਤਿੱਖੀ ਤਲਵਾਰ ਹੋਵੇ, ਤਲਵਾਰ ਵਰਗੇ ਬਚਨ ਹੈ ਤੁਹਾਡੇ। ਗਿਆਨ ਸਾਨ ਪਰਤੇ ਖਰ ਧਾਰਾ, ਬਾਣੀ ਰੂਪ ਜਿਹੜੀ ਤਲਵਾਰ ਹੈ, ਗਿਆਨ ਰੂਪੀ ਜਿਹੜੀ ਸਾਨ ਹੈ, ਉਹਦੇ ਨਾਲ ਉਹਦੀ ਧਾਰ ਤਿੱਖੀ ਕੀਤੀ ਹੈ। ਗਿਆਨ ਵੀ ਬਚਨ ਹੈ ਤੁਹਾਡੇ ਵਜੇ। ਭਗਤ ਮੁਸ਼ਟਕੈ ਸੰਗ ਜਟੀ ਸੋ। ਤੁਹਾਡੀ ਬਾਣੀ ਰੂਪ ਤੇਰੀ ਤਲਵਾਰ ਹੈ, ਭਗਤੀ ਰੂਪੀ ਮੁੱਠੇ ਦੇ ਨਾਲ ਜੜੀ ਹੋਈ ਹੈ। ਦਿੜ ਬੈ ਰਾਗ ਆਕਾਰ ਘਟੀ ਸੋ। ਜਿਹੜਾ ਧਰਤੀ ਪਰ ਵੈਰਾਗ ਪੱਕਾ ਹੈ, ਉਹਦੇ ਐਨ ਆਕਾਰ ਸਹਿਤ ਆਕਾਰ ਰੂਪ ਦੇ ਵਿੱਚ ਘੜੀ ਹੋਈ ਹੈ। ਜੋ ਸੂਰਾ ਇਸ ਸਨਮੁਖ ਧਾਵੈ। ਜੋ ਤੁਹਾਡੀ ਬਾਣੀ ਰੂਪ ਤਲਵਾਰ ਦੇ ਸਾਹਮਣੇ ਕੋਈ ਸੂਰਵੀਰ ਬਣ ਕੇ ਕਹਿੰਦੇ ਦੌੜੇਗਾ, ਸਾਹਮਣੇ ਆਵੇਗਾ। ਅੰਗ ਅਗਿਆਨ ਤਾਹ ਕੱਟ ਜਾਵੇ। ਉਸਦਾ ਜਿਹੜਾ ਅਗਿਆਨ ਰੂਪੀ ਅੰਗ ਹੈ, ਤੁਹਾਡੀ ਬਾਣੀ ਰੂਪ ਜਿਹੜੀ ਤਲਵਾਰ ਹੈ, ਕੱਟ ਜਾਵੇ, ਕੱਟ ਦੇਵੇਗੀ। ਨਿਜ ਸਰੂਪ ਕੀ ਲਖਤਾ ਹੋਈ। ਉਹਨੂੰ ਆਪਣੇ ਸਵੈ ਸਰੂਪ ਦੀ ਲਖਤਾ ਹੋ ਜਾਏਗੀ, ਮੇਰਾ ਸਰੂਪ ਸਚਿਤ ਆਨੰਦ ਹੈ। ਤੇਹ ਭੱਟ ਮਿਲਿਓ ਸੁਰਗ ਸੁਖ ਸੋਈ। ਸੂਰਵੀਰ ਨੂੰ ਕਹਿੰਦੇ ਸਵਰਗ ਦਾ ਜਿਹੜਾ ਸੁਖ ਹੈ ਉਹ ਮਿਲ ਜਾਏਗਾ। ਵਿਸ਼ਾ ਫਸੇ ਕਾਤੁਰ ਡਰਪਾਹੀ। ਪਰ ਜਿਹੜੇ ਵਿਸ਼ਿਆਂ ਵਿੱਚ ਫਸੇ ਲੋਕ ਕੈਰਾਂ ਵਰਗੇ ਆ, ਉਹ ਤੁਹਾਡੀ ਬਾਣੀ ਰੂਪ ਤਲਵਾਰ ਤੋਂ ਕਹਿੰਦੇ ਡਰ ਪਾਉਣਗੇ, ਤੁਹਾਡੀ ਬਾਣੀ ਨਹੀਂ ਸੁਣਨਗੇ। ਵਿਮੁਖ ਭਏ ਨਹ ਧੀਰ ਤਰਾ। ਜਿਹੜੇ ਤੁਹਾਡੇ ਬਾਣੀ ਰੂਪ ਤਲਵਾਰ ਤੋਂ ਬੇਮੁਖ ਹੋ ਗਏ, ਭਗੌੜੇ ਹੋ ਗਏ, ਉਹ ਧੀਰਜ ਨਹੀਂ ਤਾਰਨਗੇ। ਗਇਓ ਲੋਕ ਪਰ ਲੋਕ ਵਿਗਾਰਾ। ਉਹਨਾਂ ਦਾ ਕਹਿੰਦੇ ਆਹ ਲੋਕ ਤਾਂ ਐਵੇਂ ਚੱਲਿਆ ਗਿਆ, ਪਰ ਲੋਕ ਵੀ ਉਹਨਾਂ ਨੇ ਵਿਗਾੜ ਲਿਆ। ਰਣ ਤਨ ਮਾਨਕ ਪਿਛ ਪੱਗ ਧਾਰਾ। ਮਨੁੱਖ ਜਨਮ ਜਿਹੜਾ ਮਿਲਿਆ ਸੀ, ਮਨੁੱਖਾ ਸੀ, ਇਹ ਜੰਗ ਯੋਧਾ ਸਮਾਂ ਸੀ। ਇਹਦੇ ਵਿੱਚ ਕਹਿੰਦੇ ਪੈਰ ਅੱਗੇ ਰੱਖਣਾ ਸੀ, ਸਾਹਮਣੇ ਤੁਹਾਡੇ ਬਾਣੀ ਦੇ ਆਉਣਾ ਸੀ, ਇਸ ਕਰਕੇ ਕੈਰ ਡਰਪੋਕ ਬਣ ਕੇ ਪਿੱਛੇ ਪੈਰ ਰੱਖਿਆ, ਤੁਹਾਡੀ ਬਾਣੀ ਨੂੰ ਤਲਵਾਰ ਦੇ ਸਾਹਮਣੇ ਨਹੀਂ ਹੋਏ। ਦੋਹਰਾ ਅਕਸ਼ਮਾਤ ਕਰੁਣਾ ਕਰੀ। ਜਦੋਂ ਇਸਨੇ ਸ਼ਰਧਾ ਦੇ ਨਾਲ ਬਚਨ ਕਿਹਾ ਵੀ ਤੁਹਾਡੇ ਬਚਨ ਤਾਂ ਤਲਵਾਰ ਵਰਗੇ ਹੈ, ਗਿਆਨ ਰੂਪੀ ਸਾਨ ਤੇ ਤਿੱਖੇ ਕੀਤੇ ਹੈ, ਭਗਤੀ ਰੂਪੀ ਮੁੱਠੇ ਨਾਲ ਬਾਣੀ ਨੂੰ ਤੁਹਾਡੀ ਤਲਵਾਰ ਜੜਤ ਕੀਤੀ ਹੋਈ ਹੈ, ਜਿਹੜ ਜਿਹੜਾ ਵਿਰਾਗ ਹੈ ਸੋਹਣੇ ਆਕਾਰ ਨਾਲ ਘੜੀ ਹੋਈ ਹੈ। ਉਸ ਵੇਲੇ ਗੁਰੂ ਨਾਨਕ ਸਾਹਿਬ ਅਚਨ ਚੇਤੀ ਕਹਿੰਦੇ ਇਹਦੇ ਤੇ ਕਿਰਪਾ ਕੀਤੀ ਹੈ। ਦੇਖ ਦੀਨ ਗਤ ਦਾਨ। ਮੋਤੀ ਦਾਤੇ ਨੇ ਇਹਦੀ ਦੀਨਤਾਈ ਦੇਖ ਕੇ ਲਿਵ ਲਾਗੀ ਮਨ ਭਜਨ ਕੀ। ਉਸ ਵੇਲੇ ਮਨ ਵਿੱਚ ਭਜਨ ਕਰਨ ਦੀ ਜਿਹੜੀ ਇਹਦੀ ਲਿਵ ਲੱਗੀ ਹੈ, ਬਿਰਤੀ ਜੁੜ ਗਈ ਹੈ। ਸੁਨੇ ਬੈਨ ਜਬ ਕਾਨ। ਐਸੇ ਬਚਨ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਮਈ ਗਿਆਨ ਵੀ ਸੁਣੇ ਸਨੇ। ਚੌਪਈ ਤਬ ਕਪੂਲ ਕਾਲ ਬੋਲ ਅਮੁੱਲ ਹੈ। ਲੱਗਾ ਮਹਾਰਾਜ ਤੁਹਾਡੇ ਜਿਹੜੇ ਮੁੱਖ ਦੇ ਗੱਲਾਂ ਦੇ ਵਿੱਚੋਂ ਬਚਨ ਨਿਕਲਦੇ ਆ ਬੜੇ ਸੁੰਦਰ ਤੇ ਅਮੋਲਕ ਹੀ ਹੈ। ਜਿਉਂ ਤਾਲੀ ਗੁਣ ਕੁਲਫਹਿ ਖੋਲ ਹੈ। ਇਸ ਤਰ੍ਹਾਂ ਮੇਰੀ ਜਿਹੜੀ ਕੁੰਜੀ ਹੈ ਨਾ ਮਹਾਰਾਜ, ਉਹ ਜਿੰਦੇ ਨੂੰ ਖੋਲ ਦਿੰਦੀ ਹੈ। ਤੁਹਾਡੇ ਜਿਹੜੇ ਮਹਾਰਾਜ ਬਚਨ ਹੈ ਇਹ ਤਾਂ ਕੁੰਜੀ ਵਾਂਗ ਹੈ, ਇਹਦੇ ਵਿੱਚ ਗੁਣ ਹੈ। ਮੈਂ ਵਿਚਾਰਿਆ ਹੈ ਵੀ ਇਹ ਅਗਿਆਨ ਰੂਪੀ ਜਿੰਦਰੇ ਨੂੰ ਖੋਲਣ ਵਾਲੇ ਹੈ। ਵਾਕ ਅਨੁਚਿਤ ਮੈਂ ਜੋ ਬਖਾਨੇ। ਇਹ ਗੁਰੂ ਨਾਨਕ ਸਾਹਿਬ ਪਹਿਲਾਂ ਮੈਂ ਬੇਸਮਝ ਨੇ ਵੀ ਮੈਂ ਜੇ ਨਹੀਂ ਪੜੋਂਗੇ ਸੋਟੀਆਂ ਮਾਰੂੰਗਾ, ਤੁਹਾਡੇ ਇਹੋ ਜਿਹੇ ਅਯੋਗ ਜੇ ਬਚਨ ਤੁਹਾਨੂੰ ਜੋ ਕਹਿ ਦਿੱਤੇ ਹੈ। ਸ਼ਿਮਾ ਕਰੋ ਅਬ ਸ੍ਰੀ ਪ੍ਰਭ ਜੀ। ਉਹ ਮਹਾਰਾਜ ਮੈਨੂੰ ਮਾਫ ਕਰ ਦਿਓ, ਮੈਨੂੰ ਤਾਂ ਮੈਂ ਤਾਂ ਤੁਹਾਨੂੰ ਪਰਮੇਸ਼ਰ ਸਰੂਪ ਜਾਣ ਲਿਆ ਹੈ। ਅਸ ਕਹਿ ਵਾਰ ਵਾਰ ਪਦ ਬੰਦਨ। ਇਸ ਤਰ੍ਹਾਂ ਦੇ ਬਚਨ ਕਹਿ ਕੇ ਵਾਰ ਵਾਰ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਦਾ ਹੈ। ਤੁਝ ਦਰਸ਼ਨ ਤ੍ਰੈ ਤਾਪ ਨਿਕੰਦਨ। ਹੇ ਗੁਰੂ ਨਾਨਕ ਸਾਹਿਬ ਤੁਹਾਡੇ ਜਿਹੜੇ ਦਰਸ਼ਨ ਰਾਹ ਤੋਂ ਤਿੰਨਾਂ ਤਾਪਾਂ ਨੂੰ ਕੱਟਣ ਵਾਲੇ, ਜਿਹੜੇ ਮੰਦੇ ਦੁੱਖ ਹੈ ਤਕਲੀਫਾਂ ਉਹਨਾਂ ਨੂੰ ਵੀ ਦੂਰ ਕਰਨ ਵਾਲੇ, ਜਿਹੜੇ ਵਿਆਹ ਸਰੀਰ ਦੇ ਦੁੱਖ ਹੈ ਉਹਨਾਂ ਨੂੰ ਵੀ ਖਤਮ ਕਰਨ ਵਾਲੇ, ਜਿਹੜੇ ਉਪਾਧ ਉੱਪਰੋਂ ਆ ਕੇ ਗ੍ਰਹਿਆਂ ਗ੍ਰੂਹਾਂ ਦੇ ਜਾਂ ਐਕਸੀਡੈਂਟ ਜਾਂ ਕੋਈ ਪੇਟ ਪਿੱਛੋਂ ਥੱਕਣਾ ਅਚਨਚੇਤ ਹੀ ਕੋਈ ਆਵਿਵਤਾ ਮੁਸੀਬਤ ਕਰੀਏ ਨੂੰ ਪਾ ਦੇ, ਸਾਰੇ ਤਿੰਨ ਤਰ੍ਹਾਂ ਦੇ ਦੁੱਖਾਂ ਨੂੰ ਨਾਸ ਕਰਨ ਵਾਲੇ। ਨਾਮ ਧਰਾਇਓ ਕਾਲੂ ਨੰਦਨ। ਅੱਜ ਮੈਨੂੰ ਪਤਾ ਚਲਾ ਕਿ ਮਹਾਰਾਜ ਐਵੇਂ ਤੁਸੀਂ ਨਾਮ ਵੀ ਅਸੀਂ ਕਾਲੂ ਜੀ ਦੇ ਪੁੱਤਰ ਹੈ ਨਾਮ ਜਾ ਰਖਾਇਆ ਤੁਸਾਂ ਨੇ। ਨਰ ਤਾਰਨ ਕਲ ਕੇ ਮਤ ਮੰਦਨ। ਅਸਲ ਵਿੱਚ ਤਾਂ ਜਿਹੜੇ ਭੈੜੀ ਮਤ ਵਾਲੇ ਆ ਨਾ ਲੋਕ ਕਲਯੁਗ ਦੇ, ਉਹਨਾਂ ਨੂੰ ਤਾਰਨ ਵਾਸਤੇ ਤੁਸੀਂ ਆਏ ਹੋ। ਬਹਰੋ ਭਇਓ ਤੂਸ਼ਨੀ ਪਾਦਾ। ਇਸ ਤਰ੍ਹਾਂ ਮਹਾਰਾਜ ਦੇ ਉਸਤੀ ਦੇ ਬਚਨ ਕਰਦਾ ਕਰਦਾ ਗੋਪਾਲ ਪਾਂਧਾ ਚੁੱਪ ਹੋ ਗਿਆ ਹੈ। ਉਰ ਲੱਖ ਕਰ ਸੁਖ ਸੁਖ ਅਕਥ ਅਗਾਧਾ। ਹਿਰਦੇ ਵਿੱਚ ਜਿਹੜਾ ਕਥਨ ਤੋਂ ਅਗਾਧ ਸੁਖ ਹੱਥ ਤੋਂ ਰਹਿਤ ਨੂੰ ਜਾਣ ਕੇ ਸਮਝ ਕੇ ਭਾ ਆਨੰਦ ਮੂਕੰਗ ਮਿਠਿਆਈ। ਜਿਵੇਂ ਕਹਿੰਦੇ ਗੁੰਗਾ ਮਨੁੱਖ ਖੁੱਲੀ ਮਠਿਆਈ ਪਾ ਖਾ ਕੇ ਖੁਸ਼ ਆਨੰਦ ਹੋ ਜਾਂਦਾ ਹੈ, ਫਿਰ ਉਹ ਦੱਸ ਨਹੀਂ ਨਾ ਸਕਦਾ ਹੈ। ਇਸ ਤਰ੍ਹਾਂ ਫਿਰ ਇਹਨੇ ਵੀ ਕਹੋ ਕਬੀਰ ਗੁੰਗਾ ਗੁੜ ਖਾਇਆ ਜੈਸੇ ਗੁੰਗੇ ਕੀ ਮਠਿਆਈ। ਇਸ ਤਰ੍ਹਾਂ ਮਹਾਰਾਜ ਦੇ ਬਚਨ ਨੂੰ ਮਠਿਆਈ ਖਾ ਕੇ ਗੁੰਗੇ ਵਾਂਗੂ ਆਨੰਦ ਖੁਸ਼ ਹੋ ਗਿਆ ਹੈ। ਤਤ ਬੇਤਨ ਕੀ ਪਦਵੀ ਪਾਈ। ਆ ਜਿਹੜੇ ਤਤ ਬੇਤੇ ਪੁਰਸ਼ ਗਿਆਨਵਾਨ ਪੁਰਸ਼, ਉਹਨਾਂ ਵਾਲੀ ਪਦਵੀ ਪਾ ਲਈ ਹੈ, ਉਹਨਾਂ ਵਾਲਾ ਇਹਨੇ ਦਰਜਾ ਅਹੁਦਾ ਪ੍ਰਾਪਤ ਕਰ ਲਿਆ ਹੈ। ਇਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਰਾਹੀਂ ਜਿਹੜਾ ਸ਼ਬਦ ਉਚਾਰਨ ਕਰਕੇ ਇਹਨੂੰ ਸਭ ਉਪਦੇਸ਼ ਦੀ ਬਖਸ਼ਿਸ਼ ਕੀਤੀ। ਮੇਰ ਭਰੀ ਨਿਗਾਹ ਨਾਲ ਤੱਕ ਕੇ ਅਤੇ ਤਤ ਵਿੱਦਿਆ ਵਾਲੀ ਗਿਆਨਵਾਨਾਂ ਵਾਲੀ ਪਦਵੀ ਇਹਨੂੰ ਬਖਸ਼ ਦਿੱਤੀ। ਉਹ ਆਪਾਂ ਪ੍ਰਸੰਗ ਸੁਣਿਆ ਹੈ। ਇਸੇ ਤਰ੍ਹਾਂ ਇਹ ਗੋਪਾਲ ਪਾਂਧੇ ਦੇ ਪ੍ਰਥਾਈ ਇੱਕ ਸ਼ਬਦ ਸ੍ਰੀ ਰਾਗ ਵਿੱਚ ਇਸ ਤਰ੍ਹਾਂ ਦਾ ਵੀ ਆਉਂਦਾ, ਲਿਖ ਹੈ ਬੋਲਣ ਬੋਲਣਾ, ਲਿਖ ਹੈ ਖਾਣਾ ਖਾਓ, ਲਿਖ ਹੈ ਵਾਟ ਚਲਾਈਏ, ਲਿਖ ਹੈ ਸੁਣ ਵੇ ਖਾਓ। ਇਹ ਵੀ ਕਾਹਦਾ ਹਿਸਾਬ ਕਿਤਾਬ ਕਰਨਾ, ਇਹ ਤਾਂ ਪਹਿਲਾਂ ਹੀ ਪਰਮੇਸ਼ੁਰ ਨੂੰ ਲੇਖਾ ਜੋਖਾ ਹੋ ਰਿਹਾ ਹੈ। ਇਹ ਤਾਂ ਜੇ ਕੋਈ ਲੇਖਾ ਜੋਖਾ ਨਾ ਕਰਦਾ ਹੋਵੇ ਨਾ ਤਾਂ ਫਿਰ ਤਾਂ ਲੇਖਾ ਕਰਨਾ ਜ਼ਰੂਰੀ, ਹਿਸਾਬ ਕਿਤਾਬ ਕਰਨਾ ਜੋ ਹੀ ਹੈ। ਇਹ ਕਹਿਣ ਲੱਗਿਆ ਮਹਾਰਾਜ ਪਹਿਲਾਂ ਕਿਵੇਂ ਹੋ ਰਿਹਾ? ਫਿਰ ਮਹਾਰਾਜ ਨੇ ਕਿਹਾ ਲਿਖ ਹੈ ਬੋਲਣ ਬੋਲਣਾ, ਜਿਹੜਾ ਮੁੱਖ ਰਾਹੀਂ ਕੋਈ ਬਚਨ ਬੋਲਣਾ ਉਹ ਹਿਸਾਬ ਕਿਤਾਬ ਵਿੱਚ ਹੈ, ਉਹ ਲੇਖੇ ਵਿੱਚ ਹੈ, ਇੱਕ ਵੱਧ ਨਹੀਂ ਲਾਹ ਕੱਢ ਸਕੂਗਾ। ਅਤੇ ਜਿਹੜਾ ਕੋਈ ਮਨੁੱਖ ਨੇ ਕੋਈ ਭੋਜਨ ਖਾਣਾ ਉਹ ਸਭ ਲੇਖੇ ਵਿੱਚ ਹੈ, ਹਿਸਾਬ ਕਿਤਾਬ ਹੈ, ਇੱਕ ਬੁਰਕੀ ਵੀ ਵੱਧ ਨਹੀਂ ਖਾ ਸਕਦਾ ਹੈ। ਜਿੰਨਾ ਕੁ ਸੁਣਨਾ ਹੈ ਉਹ ਵੀ ਉਹ ਲੇਖੇ ਵਿੱਚ ਹੈ, ਹਿਸਾਬ ਵਿੱਚ ਹੈ, ਉਹ ਨਹੀਂ ਸੁਣ ਸਕੂ, ਇੱਕ ਲਫ਼ਜ਼ ਨਹੀਂ ਬਸ ਸੁਣ ਸਕਣਾ। ਲਿਖ ਹੈ ਸਾਸ ਲਵਾਈ ਹੈ, ਆ ਜਿਹੜੇ ਸਵਾਸ ਲਏ ਜਾ ਰਹੇ ਹੈ ਇਹ ਵੀ ਲੇਖੇ ਵਿੱਚ ਹਿਸਾਬ ਕਿਤਾਬ ਵਿੱਚ ਹੈ। ਜਿਹੜਾ ਕੋਈ ਅੱਖਾਂ ਨਾਲ ਕਿਸ ਦੇਖਣਾ ਹੈ ਇਹ ਵੀ ਸਾਰਾ ਹਿਸਾਬ ਕਿਤਾਬ ਵਿੱਚ ਹੈ। ਜਾਂ ਇਸ ਤਰ੍ਹਾਂ ਵੀ ਮਹਾਰਾਜ ਨੇ ਕਿਹਾ ਵੀ ਆਹ ਲੇਖੇ ਜੋਖੇ ਕਰਨ ਦੀ ਲੋੜ ਨਹੀਂ, ਆਹ ਲੇਖਾ ਕਰਿਆ ਕਰ। ਲੇਖਾ ਬੋਲਣ ਬੋਲਣਾ, ਇਹੋ ਜਿਹਾ ਬੋਲ ਬੋਲਣਾ ਚਾਹੀਦਾ ਜਿਹੜਾ ਕਿਸੇ ਲੇਖੇ ਵਿੱਚ ਹੋਵੇ, ਜਿਹਦਾ ਕੁਝ ਨਾ ਕੁਝ ਹਾਸਲ ਹੋਵੇ, ਉਹ ਬੋਲ ਬੋਲਣਾ ਚਾਹੀਦਾ ਹੈ। ਉਹੋ ਜਿਹਾ ਸੁਣਨਾ ਸੁਣਾਉਣਾ ਚਾਹੀਦਾ ਜਿਹਦਾ ਕੋਈ ਲੇਖਾ ਹੋਵੇ, ਜਿਹਦੇ ਜਿਹਦਾ ਕੁਝ ਨਾ ਕੁਝ ਹਿਸਾਬ ਕਿਤਾਬ ਲੇਖੇ ਲੱਗੇ, ਉਹੀ ਕੁਝ ਦੇਖਣਾ ਚਾਹੀਦਾ ਜਿਹੜਾ ਪਰਮੇਸ਼ੁਰ ਦੇ ਲੇਖੇ ਵਿੱਚ ਪਵੇ, ਪਰਮੇਸ਼ੁਰ ਤੋਂ ਕੁਝ ਉਹਦਾ ਮਿਲੇ। ਉਹ ਸਵਾਸ ਇਸ ਤਰ੍ਹਾਂ ਲੈਣੇ ਚਾਹੀਦੇ ਜਿਹੜੇ ਲੇਖੇ ਲੱਗ ਜਾਣ, ਸਫਲ ਹੋ ਜਾਣ। ਬਾਬਾ ਇਹ ਲੇਖਾ ਲਿਖ ਜਾਣ, ਇਹ ਬਜ਼ੁਰਗਾ ਇਹੋ ਜਿਹਾ ਹਿਸਾਬ ਕਿਤਾਬ ਤੂੰ ਲਿਖਣਾ ਜਾਣ, ਜਿੱਥੇ ਲੇਖਾ ਮੰਗਿਆ ਤਿੱਥਾ ਹੋਏ ਸੱਚਾ ਨਿਸ਼ਾਨ। ਇਸ ਤਰ੍ਹਾਂ ਵੀ ਜਿੱਥੇ ਹਿਸਾਬ ਕਿਤਾਬ ਮੰਗਿਆ ਜਾਏ ਉੱਥੇ ਤੇਰੇ ਕੋਲ ਸੱਚਾ ਨਾਮ ਦਾ ਟੁੰਬੂ ਹੋਵੇ, ਪਰਵਾਨਾ ਹੋਵੇ। ਇਹ ਦੂਸਰਾ ਸ਼ਬਦ ਵੀ ਗੁਰੂ ਨਾਨਕ ਸਾਹਿਬ ਜੀ ਨੇ ਇਸੇ ਦੇ ਪ੍ਰਸਾਏ ਉਚਾਰਨ ਕੀਤਾ ਸੀ, ਭਾਵੇਂ ਇਸ ਪ੍ਰਸੰਗ ਦੇ ਵਿੱਚ ਇਹ ਨਹੀਂ ਆਇਆ ਹੈ। ਸੋ ਸੰਪਰਦਾ ਵਿੱਚ ਜਿਹੜਾ ਕੋਈ ਵਿਦਿਆਰਥੀ ਪੜ੍ਹਦਾ ਹੈ ਉਸਨੂੰ ਇਹ ਦੱਸਿਆ ਜਾਂਦਾ ਵੀ ਇਹ ਦੋ ਸ਼ਬਦ ਇਸ ਦੇ ਪ੍ਰਸਾਏ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੇ ਸੀ। ਇਸ ਤਰ੍ਹਾਂ ਇਹਦੇ 'ਤੇ ਮਿਹਰ ਭਰੀ ਨਿਗਾਹ ਕਰਕੇ ਇਹਨੂੰ ਨਿਹਾਲੋ ਨਿਹਾਲ ਕਰ ਦਿੱਤਾ, ਜੀਵਨ ਸਫਲ ਕਰ ਦਿੱਤਾ ਸੀ, ਗਿਆਨਵਾਨਾਂ ਵਾਲੇ ਜਿਹੜਾ ਅਹੁਦਾ ਦਰਜਾ ਇਹਨੂੰ ਬਖਸ਼ ਦਿੱਤਾ ਸੀ ਉਹ ਆਪਾਂ ਸੁਣਿਆ ਹੈ। ਸੋ ਸਮਾਂ ਵੀ ਪੂਰਾ ਹੋਇਆ। ਹੁਣ ਇੱਥੇ ਹੀ ਸਮਾਪਤੀ ਕਰਕੇ ਆਪਾਂ ਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ ਕਿ ਐਸੀ ਜਿਹੜੀ ਬਖਸ਼ਿਸ਼ ਹੈ ਮਹਾਰਾਜ ਸਾਡੇ 'ਤੇ ਵੀ ਹੋਵੇ, ਜਿਸ ਕਰਕੇ ਆ ਦੁਨਿਆਵੀ ਲਿਖਿਆ ਜੋਖਿਆਂ ਤੋਂ ਅਸੀਂ ਛੁੱਟ ਜਾਈਏ। ਬਹਰੋ ਭਇਓ ਤੂਸ਼ਨੀ ਪਾਦਾ, ਉਰ ਲੱਖ ਕਾਰ ਸੁਖ ਅਕਥ ਅਗਾਦਾ, ਭਾ ਆਨੰਦ ਮੂਕੰ ਮਿਠਿਆਈ, ਤਤ ਵੇਤਨ ਕੀ ਪਦਵੀ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਬਮੈ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਠੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂਕੇ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾ ਰੱਖੋ ਹੀ ਐ ਪਰੋ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਰਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇ ਬੰਧੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇ ਬੰਧੇ ਗੁਰੂ ਪਾਰ।